ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਮਰਦਾਨੇ ਸੌ ਗੇਰਾ ਅਲਾਈ ਕੀਓ ਯਾਦ ਭਗਨੀ ਮੁਝ ਤਾਈ ਚਲ ਸੁਲਤਾਨ ਪੁਰੇ ਸੁਧ ਲੀਜੈ ਬੇਬੇ ਜੀ ਕੀ ਖੁਸ਼ੀ ਕਰੀ ਜੈ ਮਰਦਾਨੇ ਸੌ ਗੇਰਾ ਅਲਾਈ ਪਿੱਛੋਂ ਮਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਤੋਂ ਗੁਰੂ ਮਹਾਰਾਜ ਜੀ ਹਜ਼ੂਰੀ ਵਿਖੇ ਸੁੰਦਰ ਜੀ ਬਾਣ ਸਾਹਿਬ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਕੁਝ ਸਮਾਂ ਤੁਰਕੀ ਬਾਣੀ ਸੱਚ ਕੀ ਬਾਣੀ ਦਾ ਮਨੋਹਰ ਕੀਰਤਨ ਹੋਇਆ ਹੈ ਅਤੇ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਵਾਇਮਾਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਦੇ ਹਾਂ ਜੋ ਕਾਫੀ ਸਮੇਂ ਤੋਂ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ। ਇਸ ਤਰ੍ਹਾਂ ਬਣਜਾਰਿਆਂ ਦੇ ਨਗਰ ਟਾਂਡਾ ਵਿਖੇ ਗੁਰੂ ਮਹਾਰਾਜ ਨੇ ਸਿੱਖੀ ਬਖਸ਼ ਕੇ ਧਰਮ ਦੀ ਜਗ੍ਹਾ ਕਰਕੇ ਸੰਗਤ ਪੰਗਤ ਕਾਇਮ ਕਰਕੇ ਵਾਪਸ ਵਿਚਰਦੇ ਵਿਚਰਦੇ ਲਾਹੌਰ ਸ਼ਹਿਰ ਤੋਂ ਬਾਹਰ ਬਾਹਰ ਆ ਬੈਠੇ। ਇੱਥੋਂ ਦਾ ਇੱਕ ਬਾਣੀ ਆ ਜਿਸਦਾ ਨਾਮ ਦੁਨੀ ਚੰਦ ਸੀ, ਗੁਰੂ ਮਹਾਰਾਜ ਦਾ ਇਹ ਸ਼ਰਧਾਲੂ ਸੀ, ਘਰ ਦੇ ਵਿੱਚ ਇਸਦੇ ਉਹ ਪਿਤਾ ਦਾ ਸ਼ਰਾਧ ਦਾ ਸਿੱਖ ਦਾ ਦਿਨ ਜਾਣ ਕੇ ਇਹ ਲੰਗਰ ਪਾਣੀ ਤਿਆਰ ਕਰ ਕਰਾ ਰਿਹਾ ਸੀ। ਜਦੋਂ ਪਤਾ ਚੱਲਿਆ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਘਰ ਦੇ ਵਿੱਚ ਲੈ ਆਇਆ ਸੀ, ਸੋਹਣੇ ਪਣਗ ਉੱਪਰ ਸਤਿਗੁਰੂ ਨੂੰ ਬਿਠਾਇਆ ਹੈ। ਆ ਫਿਰ ਜਿਹੜੇ ਕੋਈ ਬ੍ਰਾਹਮਣ ਹੋਰ ਲੋਕ ਘਰ ਵਿੱਚ ਨਿਆਉਂਦਾ ਦੇਖ ਕੇ ਬੁਲਾਏ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦਾ ਰਿਹਾ। ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ। ਗੁਰੂ ਮਹਾਰਾਜ ਨੇ ਪੁੱਛ ਪੜਤਾਲ ਕਰ ਲਈ ਵੀ ਅੱਜ ਬ੍ਰਾਹਮਣ ਲੋਕ ਹੋਰ ਵੀ ਬਹੁਤ ਲੋਕ ਤੇਰੇ ਘਰ ਦੇ ਵਿੱਚ ਆ ਕੇ ਪ੍ਰਸ਼ਾਦਾ ਛੱਕ ਕੇ ਗਿਆ, ਕੀ ਕਾਰਨ ਸੀ? ਇਹ ਕਹਿਣ ਲੱਗਿਆ, ਮਹਾਰਾਜ ਅੱਜ ਦੀ ਥਿੱਤ ਨੂੰ ਮੇਰਾ ਪਿਤਾ ਚੜ੍ਹਾਈ ਕਰ ਗਿਆ ਸੀ, ਉਹ ਮਹਾਰਾ ਬਜ਼ੁਰਗਾਂ ਦੇ ਨਿਵੇਦ, ਮੈਂ ਭੋਜਨ ਛਕਾਇਆ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਜਿਹਦੇ ਨਿਵੇਦ ਤੋਂ ਭੋਜਨ ਛਕਾਇਆ, ਕੀ ਉਹਨੂੰ ਪ੍ਰਾਪਤ ਹੋ ਗਿਆ, ਉਹ ਤ੍ਰਿਪਤ ਹੋ ਗਿਆ ਹੈ? ਕਹਿਣ ਲੱਗਿਆ, ਮਹਾਰਾਜ ਇਹ ਤਾਂ ਨਹੀਂ ਮੈਨੂੰ ਪਤਾ, ਵੀ ਇਹ ਭੋਜਨ ਮੈਂ ਜ਼ਰੂਰ ਇਹਨਾਂ ਨੂੰ ਛਕਾ ਦਿੱਤਾ, ਉਹਨੂੰ ਮਿਲਿਆ ਕਿ ਨਹੀਂ ਮਿਲਿਆ ਇਹ ਤਾਂ ਤੁਹਾਨੂੰ ਪਤਾ ਹੈ। ਗੁਰੂ ਮਹਾਰਾਜ ਕਹਿਣ ਲੱਗੇ ਵੀ ਉਹ ਤਾਂ ਤੇਰਾ ਪਿਤਾ ਜਿਹੜਾ 3 ਦਿਨਾਂ ਦਾ ਭੁੱਖਾ ਹੈ, ਅਤੇ ਉਹ ਵੀ ਹੁਣ ਬਗਿਆੜ ਬਣਿਆ ਬੈਠਾ ਹੈ। ਸੁਣ ਕੇ ਕਹਿਣ ਲੱਗਿਆ, ਮਹਾਰਾਜ ਮੇਰਾ ਪਿਤਾ ਤਾਂ ਧਰਮੀ ਸੀ, ਸ਼ੁਭ ਕਰਮ ਕਰਨ ਵਾਲਾ ਸੀ, ਉਹ ਇਹੋ ਜਿਹੀ ਬਗਿਆੜ ਦੀ ਜੂਨ ਵਿੱਚ ਸਰੀਰ ਵਿੱਚ ਕਿਵੇਂ ਪੈ ਗਿਆ? ਗੁਰੂ ਮਹਾਰਾਜ ਕਹਿਣ ਲੱਗੇ, ਇਹ ਤਾਂ ਉਹ ਤੇਰਾ ਪਿਓ ਹੀ ਤੈਨੂੰ ਦੱਸੇਗਾ, ਤੂੰ ਸਾਡਾ ਵਚਨ ਮੰਨ, ਆ ਭੋਜਨ ਲੈ ਕੇ ਇੱਥੇ 5 ਕੋਹਾਂ 'ਤੇ ਉਹ ਬਾਹਰ ਬਾਹਰ ਝਾੜ ਦੇ ਹੇਠਾਂ ਬੈਠਾ ਹੈ, ਉੱਥੇ ਚਲਾ ਜਾ, ਤੈਨੂੰ ਦੇ ਕੇ ਉਹ ਮਨੁੱਖ ਸਰੀਰ ਦੇ ਵਿੱਚ ਤਬਦੀਲ ਹੋ ਜਾਏਗਾ, ਫਿਰ ਉਦੋਂ ਤੂੰ ਪੁੱਛ ਲਈ। ਗੁਰੂ ਮਹਾਰਾਜ ਦੇ ਬਚਨਾਂ 'ਤੇ ਭਰੋਸਾ ਰੱਖ ਕੇ ਭੋਜਨ ਦਾ ਥਾਲ ਲੈ ਕੇ ਜਿੱਥੇ ਕੁਮਾਰਾ ਨੇ ਉਹ ਥਾਂ ਦੱਸਿਆ ਸੀ ਉੱਥੇ ਚਲਿਆ ਗਿਆ। ਦੂਰੋਂ ਦੇਖ ਕੇ ਬਗਿਆੜ ਦੇ ਰੂਪ ਦੇ ਵਿੱਚ ਵੀ ਮੇਰਾ ਪਿਤਾ ਹੀ ਹੈ, ਨਮਸਕਾਰ ਵੀ ਕੀਤੀ ਹੈ, ਪਰ ਡਰਦਾ ਨੇੜੇ ਨਹੀਂ ਗਿਆ ਹੈ। ਉੱਧਰ ਜਦੋਂ ਬਗਿਆੜ ਜੀ ਨੇ ਇਹਦੇ ਵੱਲ ਨਹੀਂ ਥੱਕਿਆ, ਇਹਨੂੰ ਦੇਖ ਕੇ ਚਟਪਟ ਹੀ ਮਨੁੱਖਾ ਸਰੀਰ ਵਿੱਚੋਂ ਤਬਦੀਲ ਹੋ ਗਿਆ ਹੈ। ਫਿਰ ਭੋਜਨ ਦਾ ਥਾਲ ਅੱਗੇ ਰੱਖ ਕੇ ਪੁੱਛ ਪੜਤਾਲ ਕਰਨ ਲੱਗਿਆ ਵੀ ਪਿਤਾ ਜੀ, ਤੁਸੀਂ ਤਾਂ ਬਹੁਤ ਹੀ ਸਤੋਗਣੀ ਸੁਭਾਅ ਵਾਲੇ ਸੀ, ਐਸਾ ਵੈਸਾ ਤਾਂ ਕੋਈ ਖਾਂਦੇ ਪੀਂਦੇ ਨਹੀਂ ਸੀ, ਗਲਤ ਮਲਤ ਕਿਹੜੇ ਮਾੜੇ ਕਰਮ ਕਰਕੇ ਤੁਹਾਨੂੰ ਇਹ ਤਾਮਸੀ ਸਰੀਰ ਹਾਸਲ ਹੋ ਗਿਆ ਹੈ? ਇਸ ਨੇ ਦੱਸਿਆ ਵੀ ਹੇ ਪੁੱਤਰ, ਅਗਵਾਉਣ ਦੇ ਵਿੱਚ ਕੋਈ ਮੱਛੀ ਨੂੰ ਤੜਕਾ ਜਿਹਾ ਲਾ ਰਿਹਾ ਸੀ, ਭੁੰਨ ਰਿਹਾ ਸੀ, ਉਹਦੀ ਆਵਾਜ਼ ਜੀ ਸੁਣ ਕੇ ਮੇਰੀ ਸੁੱਤ ਸੁੱਤੇ ਸਿੱਧਰ ਚਲ ਗਈ। ਇਹ ਸ਼ੱਕ ਲੈਂਦੇ ਤਾਂ ਠੀਕ ਹੀ ਸੀ, ਪਰ ਇਹਨਾਂ ਨੂੰ ਪ੍ਰਾਣ ਨਿਕਲ ਗਏ, ਇਸ ਕਰਕੇ ਆ ਸਰੀਰ ਪ੍ਰਾਪਤ ਹੋ ਗਿਆ। ਹੁਣ ਵੀ ਤੇਰੇ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਆ ਗਏ, ਉਹਨਾਂ ਦੇ ਤੂੰ ਦਰਸ਼ਨ ਕੀਤੇ ਹੈ, ਤੇਰੇ ਦਰਸ਼ਨ ਮੈਂ ਕਰ ਗਏ, ਜਿਸ ਕਰਕੇ ਮੈਨੂੰ ਇਹ ਫਲ ਮਿਲ ਗਿਆ, ਇਹ ਸਰੀਰ ਤੋਂ ਹੁਣ ਛੁਟਕਾਰਾ ਹੋ ਗਿਆ ਅਤੇ ਮੈਂ ਹੁਣ ਸੁਰਗਾਂ ਨੂੰ ਚੱਲਿਆ ਹਾਂ। ਇਸ ਪੁੱਤਰ ਤੂੰ ਗੁਰੂ ਨਾਨਕ ਸਾਹਿਬ ਦੀ ਚਰਨਾਂ ਦੀ ਸ਼ਰਨਾ ਛੱਡੀ, ਜੋ ਸੇਵਾ ਕਹਿਣ ਖਿੜੇ ਮੱਥੇ ਕਰੀ, ਖੁਸ਼ੀਆਂ ਲਈ ਸਾਰੀਆਂ ਕੁਲਾਂ ਦਾ ਉਧਾਰ ਹੋ ਜਾਏਗਾ। ਇਸ ਤਰ੍ਹਾਂ ਮੇਰੇ ਸਤਿਗੁਰੂ ਜੀ ਦੇ ਸੰਬੰਧ ਵਿੱਚ ਜਦੋਂ ਦੱਸਿਆ, ਫਿਰ ਤਾਂ ਬਹੁਤ ਹੀ ਪ੍ਰਸੰਨ ਹੋਇਆ ਵੀ ਗੁਰੂ ਮਹਾਰਾਜ ਤਾਂ ਬਹੁਤ ਮਹਾਨ ਹੈ, ਜਿਹਨਾਂ ਨੇ ਮੇਰੇ ਪਿਤਾ ਦਾ ਇਉਂ ਉਧਾਰ ਕਰ ਦਿੱਤਾ ਹੈ। ਹੁਣ ਕਈ ਲੋਕ ਜਿਹੜੇ ਉਹ ਕੋਈ ਖਾਣ ਪੀਣ ਵਾਲੇ ਮਾਸ ਮੋਸ ਉਹ ਤਰਕ ਕਰਦੇ ਨੇ, ਕਹਿੰਦੇ ਲੈ ਜੇ ਮੱਛੀ ਦਾ ਮਾਸ ਕਿਤੇ ਖਾਂਦਾ ਹੁੰਦਾ ਨਾ, ਦੁਨੀ ਚਾਹੁੰਦੇ ਉਹਨੇ ਖਾ ਕੇ ਦੇ, ਫਿਰ ਨਹੀਂ ਸੁਰਤ ਜਾਣੀ ਸੀ। ਇਸ ਕਰਕੇ ਕਹਿੰਦੇ ਖਾਣਾ ਚਾਹੀਦਾ ਤਾਂ ਕਿ ਸੁਰਤ ਨਾ ਜਾਵੇ ਉੱਧਰ ਨੂੰ। ਵੀ ਜਿਹੜੀ ਚੀਜ਼ ਅਸੀਂ ਰੋਜ਼ ਕਰਾਂਗੇ ਉੱਧਰ ਨੂੰ ਤਾਂ ਸੁਰਤ ਫਿਰ ਪੱਕੀ ਜਾਊਗੀ। ਜਿਹੜਾ ਹੁਣ ਟੋਡਿਆਂ ਦਾ ਲਾਉਂਦਾ ਚਮਚਾ ਜਾਂ ਫੀਮ ਖਾਂਦਾ ਕਿ ਉਹਦੀ ਸੁਰਤ ਰੋਜ਼ ਤੜਕੇ ਨਹੀਂ ਜਾਂਦੀ ਉੱਧਰ ਨੂੰ, ਵੀ ਨਾਵੇ ਧੋਵੇ ਨਾ ਮਵਾ, ਹੋਰ ਕੁਛ ਮਿਲੇ ਨਾ ਮਿਲੇ, ਸੁਰਤ ਉੱਧਰ ਜਾਊਗੀ। ਚੁਰਚਾ ਨਹੀਂ ਲੱਗਾ, ਅੱਜ ਫੀਮ ਨਹੀਂ ਮਿਲੀ, ਅੱਜ ਖੁੱਟ ਪੀਣ ਨੂੰ ਨਹੀਂ ਮਿਲੀ ਹੈ। ਇਸ ਕਰਕੇ ਇਸ ਤਰ੍ਹਾਂ ਜਿਹੜਾ ਕੋਈ ਇਸ ਪਾਸੇ ਪੈ ਜਾਂਦਾ ਉੱਧਰ, ਤਾਂ ਫਿਰ ਸਾਰੀ ਜ਼ਿੰਦਗੀ ਉਹਦੀ ਸੁਰਤ ਲੱਗੀ ਰਹਿੰਦੀ, ਅਤੇ ਮਰਨ ਸਮੇਂ ਕਿੱਧਰ ਲੱਭ ਬਲੀ ਲੱਗ ਜੂ। ਇਸ ਕਰਕੇ ਇਸ ਲਈ ਵੇਦਰ ਵੇਖ ਲਓ ਗੁਆਂਢ ਦੇ ਵਿੱਚ ਹੀ ਹੋ ਰਿਹਾ ਸੀ ਅਤੇ ਮਾੜੀ ਜਿਹੀ ਸੁਰਤ ਗਈ ਅਤੇ ਕਿੰਨਾ ਪੰਗਾ ਪੈ ਗਿਆ ਦੁਨੀ ਚੰਦ ਦੇ ਪਿਓ ਨੂੰ, ਅਤੇ ਜਿਹੜੇ ਭਾਈ ਖਾਂਦੇ ਹੈ ਉਹਨਾਂ ਦੀ ਸੁਰਤ ਕਿਉਂ ਨਹੀਂ ਜਾਊ ਇਸ ਪਾਸੇ। ਇਹੋ ਜਿਹੀਆਂ ਜੂਨਾਂ ਵਿੱਚ ਹੀ ਉਹਨਾਂ ਨੇ ਜਾਣਾ ਹੈ, ਕਿਉਂਕਿ ਜਿਹੜਾ ਜਿੱਤ ਲਾਗੋ ਮਨ ਵਾਸ਼ਨਾ ਅੰਤ ਸਾਈ ਪ੍ਰਗਟਾਨੀ। ਭਗਤ ਤਰਲੋਚਨ ਜੀ ਨੇ ਇਸੇ ਕਰਕੇ ਬਾਣੀ ਆਪਣੇ ਮੁੱਖ ਚੁੱਕਿਆ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਬ ਜੋਨ ਬਲ ਬਲ ਅਵਤਰੈ। ਵੀ ਅੰਤ ਦੇ ਸਮੇਂ ਜੇ ਕੋਈ ਮਾਇਆ ਨੂੰ ਸੋਚੀ ਜਾਂਦਾ ਵੀ ਇੰਨੀ ਇਕੱਠੀ ਕੀਤੀ ਉਹਨੇ, ਕੋਈ ਮੇਰੀ ਲੈ ਨਾ ਜਾਵੇ, ਇਹ ਹੁਣ ਮੈਂ ਕਿਵੇਂ ਲਿਜਾਊ ਨਾਲ, ਇਹਦਾ ਕੀ ਹੋਊ ਮਾਇਆ ਦਾ। ਇੱਧਰ ਸੁਰਤ ਮਾਇਆ ਵਿੱਚ ਚਲੀ ਗਈ ਅਤੇ ਅੰਤ ਨੂੰ ਕਹਿੰਦੇ ਸਰਪ ਜੋਨ ਬਲ ਬਲ ਉਤਰ ਹੈ, ਵੀ ਮੁੜ ਮੁੜ ਕੇ ਸੱਪ ਦੀ ਜੂਨਾਂ ਵਿੱਚ ਉਤਰੂਗਾ ਉਹ, ਵੀ ਜਿੱਥੇ ਉਹਨੇ ਮਾਇਆ ਕਰਕੀ ਹੈ ਦੱਬੀ ਹੋਈ ਧਰਤੀ ਵਿੱਚ, ਉੱਥੇ ਸੱਪ ਬਣ ਕੇ ਫਿਰੀ ਜਾਊਗਾ, ਨੇੜੇ ਨਹੀਂ ਆਉਣ ਦਊਗਾ। ਉਹ ਮਹਾਂਪੁਰਸ਼ ਲਾਈਕਿਆਂ ਵਾਲੇ ਕਈ ਵਾਰੀ ਉਹ ਸੁਣਾਉਂਦੇ ਹੁੰਦੇ ਸੀ ਇੱਕ ਸਾਧੂ ਦਾ ਬਚਨ, ਉਹ ਗੁਟਕੇ ਵਿੱਚੋਂ ਨੇ ਰੱਖੀ ਸੀ ਮਾਇਆ, ਗੁਟਦੇ ਦੇ ਪੱਤਰਿਆਂ ਵਿੱਚ ਨਿੱਕਾ ਜਿਹਾ ਬਣ ਕੇ ਬੈਠਾ ਹੋਇਆ ਸੀ। ਵੇਖ ਲਓ ਧਰਤੀ ਵਿੱਚ ਤਾਂ ਕਿਧਰੇ, ਗੁਰਬਾਣੀ ਦੇ ਗੁਟਕੇ ਵਿੱਚ ਵੀ ਜੇ ਮਾਇਆ ਰੱਖੀ ਉੱਥੇ ਸੁਰਤ ਗਈ, ਉੱਥੇ ਜਾ ਸੱਪ ਬਣੋ। ਸੋ ਇਸ ਕਰਕੇ ਜਿਹੜਾ ਕੋਈ ਮਾੜੇ ਪਾਸੇ ਜੇ ਸੁਰਤ ਜਾਂਦੀ ਹੈ ਤੇ ਫਿਰ ਉਹ ਸਰੀਰ ਉਹਨੂੰ ਪ੍ਰਾਪਤ ਹੁੰਦਾ ਹੈ, ਜੇ ਪੁੱਤਰਾਂ ਵੀ ਚਲੀ ਗਈ ਫਿਰ ਮੁੜ ਵਲ ਕੇ ਕਹਿੰਦੇ ਸੂਰੀ ਬਣੂਗਾ, ਤੇ ਉਹ ਸ਼ੁਕਰ ਜੋਨ ਬਲ ਬਲ ਉਤਰੈ, ਤੇ ਮੁੜ ਕੇ ਉਹ ਸੂਰਾਂ ਦੇ ਸਰੀਰ ਵਿੱਚ ਉਤਰੇਗਾ। ਸੂਰੀ ਦੇ ਹੁੰਦੇ ਨਾ 17-18, ਇਸ ਤਰ੍ਹਾਂ ਇਹ ਜਾਣੀ ਮਾੜੀ ਸਰਸੇ ਉੱਤੇ ਜਾਣ ਕਰਕੇ। ਜਿਹੜੇ ਸਿਆਣੇ ਗੁਰਸਿੱਖ ਆ ਇਸ ਕਰਕੇ ਉਹ ਤੜਕੇ ਉੱਠ ਕੇ ਨਹਾ ਧੋ ਕੇ ਨਾ ਬਾਣੀ ਨਾਲ ਜੁੜਦੇ ਆ ਵੀ ਕਿਤੇ ਅੰਤ ਦੇ ਸਮੇਂ ਸਾਡੀ ਸੁਰਤ ਮਾੜੇ ਪਾਸੇ ਨਾ ਚਲੀ ਜਾਵੇ। ਉਹ ਆਪਣੀ ਮਨ ਦੀ ਸੁਰਤ ਨੂੰ ਬਾਣੀ ਪੜ੍ਹ ਕੇ ਨਾਮ ਜਪ ਕੇ ਚੰਗੇ ਕੰਮ ਕਰਕੇ ਇੱਧਰ ਲਾ ਲੈਂਦੇ, ਪਕਾ ਲੈਂਦੇ, ਜਿਸ ਕਰਕੇ ਫਿਰ ਲਾਭ ਹੋ ਜਾਂਦਾ। ਉਹ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੀ ਮਰੈ ਬਦਤਰ ਲੋਚਨ ਤੇ ਨਰ ਮੁਕਤਾ ਪੀਤੰਬਰ ਤਾਂ ਕਿ ਬਸਰਦਾ ਵਸੈ। ਇਹ ਅੰਤ ਦੇ ਕਾਲ ਜਿਹੜਾ ਕੋਈ ਨਾਰਾਇਣ ਨੂੰ ਸਿਮਰਦਾ ਹੈ, ਪਰਮੇਸ਼ਰ ਨੂੰ ਚੇਤੇ ਕਰਦਾ, ਐਸੀ ਚਿਤਵਨੀ ਵੀ ਜੇ ਮਰ ਜਾਂਦਾ ਉਹਨੂੰ ਚੇਤੇ ਕਰਦਾ ਪ੍ਰਾਣ ਨਿਕਲ ਜਾਂਦਾ। ਬਲੋਚਨ ਜੀ ਕਹਿੰਦੇ ਉਹ ਮਨੁੱਖ ਮੁਕਤ ਹੋ ਜਾਂਦਾ ਹੈ, ਪੀਤੰਬਰ ਵਾਂ ਕੇ ਹਿਰਦੈ ਵਸੈ। ਉਹ ਜਿਹੜਾ ਪੀੜੇ ਵਸਣਾ ਵਾਲਾ ਪਰਮੇਸ਼ਰ ਹੈ ਉਹਦੇ ਹਿਰਦੇ ਵਿੱਚ ਆ ਵਸਦਾ, ਉਹਨੂੰ ਸਾਖਿਆਤਕਾਰ ਹੋ ਜਾਂਦਾ ਹੈ। ਅਖੀਰ ਤੇ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਵਸਦਾ ਉਹਨੂੰ ਪ੍ਰਗਟ ਹੋ ਕੇ ਵੀ ਉਹ ਦਰਸ਼ਨ ਦਿੰਦਾ ਹੈ, ਇਸ ਤਰ੍ਹਾਂ ਉਹਨੂੰ ਮੁਕਤ ਵੀ ਕਰ ਦਿੰਦਾ ਹੈ। ਇਹ ਨਾਮ ਬਾਣੀ ਨਾਲ ਜੁੜਨ ਨਾਲ ਮਨੁੱਖ ਨੂੰ ਅਖੀਰ ਦੇ ਸਮੇਂ ਅੰਤ ਦੇ ਸਮੇਂ ਮਹਾਨ ਲਾਭ ਹਾਸਲ ਹੁੰਦਾ ਹੈ। ਇਸ ਕਰਕੇ ਇਹੋ ਜਿਹੜੇ ਤਰਕਵਾਦੀ ਲੋਕ ਖਾਣ ਪੀਣ ਮਗਰ ਵਾਲੇ, ਉਹਨਾਂ ਮਗਰ ਲੱਗ ਕੇ ਅਸੀਂ ਨਹੀਂ ਇਸ ਪਾਸੇ ਪ੍ਰਵਿਰਤ ਹੋ ਜਾਣਾ ਵੀ ਜੇ ਉਹ ਕਿਤੇ ਖਾ ਪੀ ਲੈਂਦਾ ਪਿਓ ਤਾਂ ਫਿਰ ਨਹੀਂ ਇੱਧਰ ਸੁਰਤ ਜਾਣੀ ਸੀ, ਨਾ ਇਹ ਜਿੱਧਰ ਜਿਹੜੀ ਸਾਡੀ ਸੁਰ ਸਾਰੀ ਜ਼ਿੰਦਗੀ ਲਈ ਉੱਧਰ ਉੱਤਰ ਜਾਊ ਜਾਊ, ਜੇ ਖਾਂਦੇ ਪੀਂਦੇ ਹੈ ਫਿਰ ਇੱਧਰ ਹੀ ਫਟਕਾਂਗੇ। ਸੋ ਇਸ ਤਰ੍ਹਾਂ ਫਿਰ ਜਿਹੜੀ ਮਾਇਆ ਇਕੱਠੀ ਕਰੀ ਬੈਠਾ ਸੀ ਉਹਨੂੰ ਵੀ ਸਫਲ ਕਰਨ ਵਾਸਤੇ ਸਤਿਗੁਰੂ ਨੇ ਢੰਗ ਬਣਾ ਲਿਆ। ਕਹਿੰਦਾ ਵੀ ਮਹਾਰਾਜ ਸੇਵਾ ਦੱਸੋ, ਮਹਾਰਾਜ ਕਹਿੰਦੇ ਆ ਸਾਡੀ ਸੂਈ ਹੈ, ਇਹ ਇਸ ਲੋਕ ਵਿੱਚ ਨਹੀਂ ਅਸੀਂ ਲਵਾਂਗੇ, ਜਦੋਂ ਤੂੰ ਕਿਤੇ ਪਰਲੋਕ ਵਿੱਚ ਗਿਆ ਉੱਥੇ ਤੇ ਤੂੰ ਮੰਗ ਕੇ ਲੱਗਿਆ ਉਹਨਾਂ ਸੰਭਾਲ ਕੇ ਰੱਖਣੀ। ਘਰ ਵਾਲੀ ਕੋਲ ਲੈ ਗਿਆ ਵੀ ਇਹ ਸੰਭਾਲ ਕੇ ਰੱਖਣੀ, ਗੁਆਉਣੀ ਨਹੀਂ ਹੈ, ਸਾਡੇ ਜਿਹੜੇ ਸਤਿਗੁਰੂ ਆ ਉਹ ਕਹਿੰਦੇ ਵੀ ਇਸ ਲੋਕ ਵਿੱਚ ਨਹੀਂ ਪਰ ਲੋਕ ਵਿੱਚ ਲਵਾਂਗੇ। ਅਤੇ ਉਹ ਕਹਿਣ ਲੱਗੀ ਵੀ ਇਹ ਨਹੀਂ ਹੋ ਸਕਣਾ ਹੈ, ਆ ਪਤੀ ਜਿਹੜੀ ਆਪਾਂ ਦੇਹ ਨਾਲ ਲੈ ਕੇ ਆਏ ਨਾ ਦੋਵੇਂ ਜੀ, ਇਹ ਦੇਹ ਨਹੀਂ ਇੱਥੇ ਜਾਣੀ, ਇਹ ਵੀ ਇੱਥੇ ਅੱਗ ਸਲ ਜਾਣੀ ਹੈ। ਅਤੇ ਇਹ ਸੂਈ ਕਿਵੇਂ ਜਾਊਗੀ ਜਦੋਂ ਇਹ ਤਾਂ ਜਾਣੀ ਨਹੀਂ ਨਾਲ। ਇਸ ਕਰਕੇ ਵਾਪਸ ਕਰਿਆ ਮਹਾਰਾਜ ਨੂੰ, ਕਿਹਾ ਵੀ ਇਹ ਨਹੀਂ ਸੇਵਾ ਹੁੰਦੀ ਸਾਥੋਂ। ਮਹਾਰਾਜ ਕੋਲ ਆ ਗਿਆ, ਕਹਿੰਦਾ ਮਹਾਰਾਜ ਜੀ ਇਹ ਨਹੀਂ ਜਾਣੀ। ਘਰਵਾਲੀ ਨੇ ਦੱਸਿਆ ਵੀ ਦੇਹ ਨਹੀਂ ਨਾਲ ਜਾਣੀ, ਸੂਈ ਕਿੱਥੇ ਜਾਊਗੀ। ਮਹਾਰਾਜ ਕਹਿੰਦੇ ਜਿਹੜਾ 7 ਲੱਖ ਰੁਪਈਆ ਇਕੱਠਾ ਕੀਤਾ ਪਾਪ ਬੇਈਮਾਨੀਆ ਕਰਕੇ, ਇਹ ਕਿਵੇਂ ਜਾਊਗਾ ਨਾਲ। ਇਹ ਸੋਚਿਆ ਕਿਤੇ, ਇਹ ਢਿੱਲਾ ਜਿਹਾ ਹੋ ਗਿਆ, ਕਹਿੰਦਾ ਮਹਾਰਾਜ ਇਹ ਕਿਵੇਂ ਜਾਏ। ਮਹਾਰਾਜ ਕਹਿੰਦੇ ਧਰਮ ਅਰਥ ਪੁੰਨ ਦਾਨ ਰੂਪ ਦੇ ਵਿੱਚ ਤੂੰ ਲਾ ਦੇ, ਫਿਰ ਤਾਂ ਜਾਊ ਸਾਰੀ ਨਾਲ, ਅਤੇ ਨਹੀਂ ਤਾਂ ਇੱਥੇ ਰਹਿ ਗਏ ਨੰਗੇ ਹੀ ਹੈ ਅਤੇ ਨੰਗੇ ਹੀ ਜਾਏਗਾ। ਗੁਰੂ ਮਹਾਰਾਜ ਦਾ ਉਪਦੇਸ਼ ਇਹਦੇ ਮਨ 'ਤੇ ਅਸਰ ਕਰ ਗਿਆ, ਔਰ ਜਿੰਨੀ ਮਾਇਆ ਸੀ ਇਹ ਭਲੇ ਅਰਥ ਚੰਗੇ ਪਾਸੇ ਇਹਨੇ ਲਾ ਦਿੱਤੀ। ਗਰੀਬਾਂ ਨੂੰ, ਸਾਧੂਆਂ ਸਾਧੂਆਂ ਨੂੰ ਵਸਤਰ ਸਵਾ ਦਿੱਤੇ, ਇਸ ਤਰ੍ਹਾਂ ਹੀ ਕੋਈ ਲੰਗਰ ਪਾਣੀ ਛਕਾ ਕੇ ਇਸ ਪਾਸੇ ਲਾ ਦਿੱਤੇ। ਜੇ ਤਾਂ ਘਾਲ ਖਾਏ ਕੁਛ ਹੱਥੋਂ ਦੇ, ਨਾਨਕ ਰਾਓ ਪਛਾਣਾ ਸੇ, ਗੁਰੂ ਕਾ ਵੀ ਬਚਨ ਹੈ, ਉਹ ਜਿਹੜਾ ਇਹਦੇ 'ਤੇ ਅਮਲ ਕਰਦਾ ਉਹ ਕੁਝ ਲੈ ਡਿੱਗਦਾ ਹੈ, ਨਹੀਂ ਤਾਂ ਨੰਗੇ ਪਾਵੋ ਤੇ ਗਏ ਜਿਨ ਕੇ ਲੱਖ ਕਰੋੜ। ਕਬੀਰ ਜੀ ਦਾ ਯਥਾਰਥ ਵਚਨ ਹੈ ਵੀ ਇੱਥੋਂ ਨੰਗੇ ਪੈਰੀ ਜਾਂਦੇ ਨੇ, ਇਹਨਾਂ ਨੇ ਲੱਖਾਂ ਕਰੋੜਾਂ ਰੁਪਈਆ ਇਕੱਠਾ ਕੀਤਾ ਹੁੰਦਾ ਹੈ, ਉਹ ਸਭ ਇੱਥੇ ਹੀ ਰਹਿੰਦਾ, ਇਹ ਤਾਂ ਸਾਡੇ ਸਾਹਮਣੇ ਹੀ ਹੈ। ਅਸੀਂ ਆ ਜਾਵਾਂਗੇ, ਅਸੀਂ ਕਿਹਾ ਇੱਥੇ ਲੱਕ ਨਾਲ ਬੰਨ ਕੇ ਲਿਜਾਵਾਂਗੇ, ਲੱਕਰ ਲੁਕਰ ਇੱਥੇ ਪੈ ਰਹਿਣਗੇ। ਸ਼ਾਇਦ ਕਈ ਵਾਰੀ ਤਾਂ ਐਸਾ ਵੀ ਹੁੰਦਾ ਵੀ ਇਹ ਮਰੇ ਦਾ ਅੰਗੂਠਾ ਜਿਹਾ ਲਾ ਲਓ ਅਤੇ ਹੋਰ ਹੀ ਨਾ ਲੈ ਜਾਏ, ਅਤੇ ਉਹ ਝੂਠੀ ਅੰਗੂਠੀ ਜੀ ਵਸੀਅਤ ਵੀ ਕਰਾ ਕੇ ਲੈਂਦੇ, ਮਰੇ ਦੇ ਅੰਗੂਠਾ ਲਵਾ ਕੇ ਬਣਾਉਂਦੇ ਵੀ ਇਹ ਨਾ ਕਿਤੇ ਜਾਏ, ਮਗਰੋਂ ਫੂਕਦੇ ਮਰੇ ਨੂੰ। ਇਸ ਕਰਕੇ ਮਾਇਆ ਪਿੱਛੇ ਅਗਲਾ ਸੌ ਕੁਛ ਕਰਦਾ ਹੈ, ਇਹ ਸੌ ਕੁਛ ਕਰਦਾ ਰਿਹਾ, ਇਹਦੇ ਨਾਲ ਧੇਲਾ ਨਾ ਗਿਆ ਅਤੇ ਫਾਇਦਾ ਕੀ ਹੋਇਆ। ਇਸ ਕਰਕੇ ਜਿਹੜੇ ਸਿਆਣੇ ਲੋਕ ਹੈ, ਠੀਕ ਹੈ ਮਾਇਆ ਵਗੈਰ ਸਰਦਾ ਨਹੀਂ ਹੈ, ਪਰ ਇਹ ਵੀ ਨਾ ਹੋਵੇ ਵੀ ਕੋਈ ਮਾਇਆ ਦਾ ਹੀ ਪੁੱਤ ਬਣਿਆ ਰਹੇ, ਸਾਰੀ ਦਿਹਾੜੀ ਮਾਇਆ ਪਿੱਛੇ ਝੂਠ ਤੂਫਾਨ ਬੇਈਮਾਨੀਆਂ ਠੱਗੀਆਂ ਮਾਰਦਾ ਰਹੇ, ਗੁਰੂ ਕੀਆਂ ਗੋਲਕਾਂ ਲੁੱਟੀ ਪੁੱਟੀ ਜਾਏ, ਇੱਥੋਂ ਚੁੱਕੀ ਜਾਏ। ਚਲੋ ਬਈ ਕੋਈ ਨਹੀਂ, ਇੱਥੇ ਕਿਹੜਾ ਪੁੱਛਦਾ, ਮਗਰੋਂ ਫਿਰ ਹਿਸਾਬ ਕਿਤਾਬ ਜਦੋਂ ਦੇਣਾ ਪੈਂਦਾ ਫਿਰ ਪਤਾ ਚੱਲਦਾ, ਕਿਉਂਕਿ ਲੇਖਾ ਦੇਣਾ ਤੇਰੀ ਜਾਨ ਨੇ, ਜਿਉਂ ਰਾਗੀ ਸਿੰਘ ਕਹਿੰਦੇ ਹੁੰਦੇ ਟੁੱਟੀਆਂ ਨਾਲ, ਇਹ ਤਾਂ ਤੇਰੀ ਜਾਨ ਨੇ ਹਿਸਾਬ ਦੇਣਾ, ਤਾਂ ਇੱਥੋਂ ਹੀ ਲਿਆ ਜਾਣਾ। ਧਰਮ ਰਾਏ ਜਾ ਲੇਖਾ ਮੰਗ, ਕਿਆ ਮੁੱਖ ਲੈ ਕੇ ਜਾਏ, ਕਹਿ ਕਵੀ ਸੁਣੋ ਰੇ ਸੰਤੋ ਸਾਧ ਸੰਗਤਰ ਜਾਏਗਾ। ਉਹ ਮਾਇਆ ਪਿੱਛੇ ਮਨੁੱਖ ਬਹੁਤ ਧਾਰਮਿਕ ਪੱਖ ਵਿੱਚ ਵੀ ਅੱਜ ਕੱਲ੍ਹ ਗਿਰ ਸਕਿਆ, ਅਖਬਾਰਾਂ ਰਾਹੀਂ ਸੁਣ ਕੇ ਰਾਗੀਆਂ ਦੀ, ਢਾਡੀਆਂ ਦੀ, ਗਿਆਨੀਆਂ ਦੀ, ਗ੍ਰੰਥੀਆਂ ਦੀ ਸਿਰੇ ਲੱਗਿਆ ਪਿਆ, ਕਿੰਨਾ ਕੁਛ ਇਹ ਮਾਇਆ ਪਿੱਛੇ ਕਰੀ ਕਰਾਈ ਜਾ ਰਹੇ ਹੈ, ਬਾਕੀ ਲੋਕਾਂ ਨੂੰ ਤਾਂ ਵੱਖਰਾ ਹਾਲ। ਸੋ ਇਸ ਕਰਕੇ ਇਹਨੂੰ ਨੇਕ ਢੰਗ ਨਾਲ ਕਮਾਈਏ, ਇਮਾਨਦਾਰੀ ਨਾਲ ਕਮਾਈਏ, ਫਿਰ ਆਪ ਨੂੰ ਵੀ ਸੁੱਖ ਦਿਓ, ਜਿਹਦੇ ਲਈ ਅਸੀਂ ਕਮਾ ਕੇ ਛੱਡ ਕੇ ਗਏ ਹਾਂ ਉਹ ਧਰਤੀਆਂ ਨੂੰ ਵੀ ਸੁੱਖ ਦਿਓ, ਨਹੀਂ ਤਾਂ ਫਿਰ ਉਹ ਐਸੇ ਵਿਗੜਨਗੇ, ਇਹਦੀ ਦਾੜੀ ਪੱਟਣਗੇ, ਇਹਦੀਆਂ ਲੱਤਾਂ ਬਾਹਾਂ ਭੰਨਣਗੇ, ਉਹ ਇਹਨੂੰ ਗਲਾਂ ਕੱਢਣਗੇ, ਉਹ ਜਿਹੜਾ ਕਿ ਜੈਸਾ ਮਨ ਤੈਸਾ ਹੋਊਗਾ, ਜਿਹੋ ਜਿਹਾ ਖੁਆਇਆ ਹੋਇਆ ਜਿਹਾ ਅਸਰ ਕਰਨਾ ਹੀ ਹੈ। ਸੋ ਇਸ ਕਰਕੇ ਇਹ ਗੁਰੂ ਕੇ ਜਿਹੜੇ ਬਾਣੀ ਦੁਆਰਾ ਵਾਕ ਹੈ ਵੀ ਇਸ ਨੂੰ ਇਹਦੇ 'ਤੇ ਅਮਲ ਕਰਨਾ ਚਾਹੀਏ, ਰੋ ਵਿਚਾਰ ਜਿਵੇਂ ਅੱਜ ਅੱਗੇ ਪ੍ਰਸੰਗ ਆ ਰਿਹਾ, ਆਪਣੀ ਭੈਣ ਕੋਲ ਗੁਰੂ ਨਾਨਕ ਸਾਹਿਬ ਜੀ ਜਿਵੇਂ ਗਏ ਉਹ ਪ੍ਰਸੰਗ ਆ ਰਿਹਾ, ਸੁਣੀਏ ਜੀ। ਮਰਦਾਨੇ ਸੋ ਗਿਰਾ ਅਲਾਈ, ਜਦੋਂ ਦੁਨੀ ਚੰਦ ਤੋਂ ਵਿਦਾ ਹੋਏ ਤੇ ਗੁਰੂ ਮਹਾਰਾਜ ਨੇ ਭਾਈ ਮਰਦਾਨਾ ਜੀ ਦੇ ਸਾਥ ਬਚਨ ਕੀਤਾ ਹੈ। ਕਿਉਂ ਯਾਦ ਭਗਨੀ ਮੁਝ ਤਾਈ, ਲੱਗੇ ਵੀ ਭਾਈ ਮਰਦਾਨਾ ਅੱਜ ਸਾਡੀ ਜਿਹੜੀ ਵੱਡੀ ਭੈਣ ਹੈ ਨਾਨਕੀ, ਉਹਨਾਂ ਨੇ ਸਾਨੂੰ ਯਾਦ ਕੀਤਾ, ਚੇਤੇ ਕੀਤਾ ਹੈ। ਚੱਲ ਸੁਲਤਾਨਪੁਰੇ ਸੁਧ ਲੀਜੈ, ਭਾਵੇਂ ਸੁਲਤਾਨਪੁਰ ਸਾਹਿਬ ਚਲੀਏ ਤੇ ਆਪਣੀ ਭੈਣ ਦੀ ਖਬਰ ਸਾਰ ਲੈ ਲਈਏ। ਬੇਬੇ ਜੀ ਕੀ ਖੁਸ਼ੀ ਕਰੀ ਜੈ, ਕਿਉਂਕਿ ਸਾਡੀ ਉਮਰ ਵਿੱਚ ਉਹ 3 ਸਾਲ ਵੱਡੇ ਹਨ, ਇਸ ਕਰਕੇ ਉਧਰਲੀ ਉਭਾਰ ਦੇ ਇਲਾਕੇ ਦੀ ਭੈਣ ਨੂੰ ਬੇਬੇ ਜੀ ਵੀ ਕਿਹਾ ਜਾਂਦਾ ਹੈ। ਬੇਬੇ ਜੀ ਦੀ ਆਪਾਂ ਖਬਰ ਸਾਰ ਲੈ ਲਈਏ, ਭਾ ਵੱਡੀ ਭੈਣ ਦੀ ਖਬਰ ਸਾਰ ਲਈਏ ਜੀ। ਅਸ ਕਹਿ ਗਮ ਨੇ ਇੱਕ ਛਿੰਨ ਮਾਹੀ, ਇਸ ਤਰ੍ਹਾਂ ਮਹਾਰਾਜ ਕਹਿ ਕੇ ਕੋਈ ਬਹੁਤਾ ਸਮਾਂ ਨਹੀਂ ਲੱਗਿਆ, ਇੱਕ ਛਿੰਨ ਵਿੱਚ ਹੀ ਚਲੇ ਗਏ ਸੁਲਤਾਨਪੁਰ ਸਾਹਿਬ। ਪਹੁੰਚਤ ਭੇਪੁਰ ਹੁਤੋ ਜਹਾਹੀ, ਜਿੱਥੇ ਸੁਲਤਾਨਪੁਰ ਨਗਰ ਸੀ ਉੱਥੇ ਆ ਪਹੁੰਚੇ ਹਨ ਸਤਿਗੁਰੂ ਸਾਹਿਬ। ਸਦਨ ਸੁਸਾ ਕੇ ਪਰਵਿਰਸ਼ੇ ਜਬ ਹੀ, ਆਪਣੇ ਭੈਣ ਦੇ ਘਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਪ੍ਰਵੇਸ਼ ਹੋਏ ਹਨ। ਹਰਖ ਭਰੀ ਤੂਰਨ ਉੱਠ ਤਬ ਹੀ, ਉਸੇ ਵੇਲੇ ਭੈਣ ਖੁਸ਼ੀ ਨਾਲ ਭਰੀ ਹੋਈ ਬੜੀ ਛੇਤੀ ਉੱਠ ਖੜੋਤੀ ਹੈ। ਕਰਨ ਬੰਦਨਾ ਪੱਗ ਪਰ ਧਾਈ, ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਦੌੜੀ, ਲੋਚਨ ਤੇ ਜਲ ਧਾਰ ਬਹਾਈ, ਆਪਣੇ ਨੇਤਰਾਂ ਤੋਂ ਪਾਣੀ ਦੀ ਧਾਰਾ ਬਹਾ ਦਿੱਤੀ। ਇਸਨੇ ਕਰ ਪਰ ਲੇ ਸਿਰ ਕਹਿ ਹਿਤ ਬੈਨਾ, ਗੁਰੂ ਮਹਾਰਾਜ ਨੇ ਆਪਣੀ ਵੱਡੀ ਭੈਣ ਦਾ ਜਿਹੜਾ ਸੀਸ ਹੱਥਾਂ ਉੱਪਰੀ ਲੈ ਲਿਆ, ਚਰਨਾਂ ਤੱਕ ਜਾਣ ਹੀ ਨਹੀਂ ਦਾ ਤੇ ਉਹ ਬਚਨ ਕਿਹਾ ਹੈ। ਬੈਸ ਗਏ ਮੰਚ ਪਰ ਗੁਣ ਐਨਾ, ਉਹਨਾਂ ਦੇ ਕਰ ਸਤਿਗੁਰੂ ਉਸ ਵੇਲੇ ਪਣਗ ਤੇ ਸਜ ਗਏ ਹਨ। ਤੇ ਛਿਨ ਚੱਲ ਜਰਾਮ ਤਹਿ ਆਵਾ, ਉਸੇ ਸਮੇਂ ਦੇ ਵਿੱਚ ਇਹਦਾ ਪਤੀ ਜਿਹੜਾ ਜੈਰਾਮ ਬਾਹਰੋਂ ਚੱਲ ਆਇਆ ਹੈ। ਦਰਸ ਬਿਲੋਕਤ ਉਰ ਹਰ ਖਾਵਾ, ਮਹਾਰਾਜ ਦਾ ਦਰਸ਼ਨ ਦੇਖ ਕਰਕੇ ਬਹੁਤ ਹਿਰਦੇ ਵਿੱਚ ਖੁਸ਼ ਪ੍ਰਸੰਨ ਹੋਇਆ ਹੈ। ਕਰ ਬੰਧਨ ਬੈਸਿਓ ਕਰ ਪ੍ਰੇਮਾ, ਪ੍ਰੇਮ ਕਰਕੇ ਮੱਥਾ ਟੇਕ ਕੇ ਫਿਰ ਸਤਿਗੁਰੂ ਦੇ ਹਜੂਰੀ ਵਿੱਚ ਬੈਠ ਗਿਆ ਜੈ ਰਾਮ। ਬੂਝ ਪਰਸ ਪਰ ਕੁਸ਼ਲੰ ਖੇਮਾ, ਗੁਰੂ ਮਹਾਰਾਜ ਦੇ ਪਾਸੋਂ ਸੁਖ ਸਾਧ ਰਾਜੀ ਬਾਜੀ ਪੁੱਛ ਰਿਹਾ, ਸਤਿਗੁਰੂ ਇਹਨੂੰ ਪੁੱਛ ਰਹੇ ਹਨ। ਬਹੁਤ ਬਰਖ ਬੀਤੇ ਬਿਨ ਦਰਸ਼ਨ, ਫਿਰ ਜੈ ਰਾਮ ਨੇ ਵੀ ਤੇ ਭੈਣ ਨੇ ਵੀ ਕਿਹਾ ਕਿ ਮਹਾਰਾ ਬਹੁਤ ਸਾਲ ਆਪਦੇ ਦਰਸ਼ਨ ਕੀਤੇ ਤੋਂ ਬਗੈਰ ਲੰਘ ਗਏ, ਜਾਣੀ 12 ਸਾਲ ਹੋ ਗਏ ਹਨ। ਇਉਂ ਕਹਿ ਭਗਨੀ ਗੇਰਤ ਆਂਸੁਨ, ਇਸ ਤਰ੍ਹਾਂ ਵੱਡੀ ਭੈਣ ਕਹਿ ਕੇ ਅੱਖਾਂ ਵਿੱਚੋਂ ਅਥਰੂ ਗੇਰ ਰਹੀ ਸੁੱਟ ਰਹੀ ਹੈ। ਹਮੈ ਵਿਸਾਰ ਦਿਓ ਨਿਜ ਮਨ ਤੇ, ਗੁਰੂ ਨਾਨਕ ਸਾਹਿਬ ਭਰਾ ਸਾਨੂੰ ਆਪਣੇ ਮਨ ਤੋਂ ਬਿਲਕੁਲ ਭੁਲਾ ਹੀ ਦਿੱਤਾ ਦੋਹਾਂ ਨੂੰ। ਹਰਖ ਹੋਤ ਰਾਵਰ ਦਰਸ਼ਨ ਤੇ, ਆਪ ਜੀ ਇੱਥੇ ਸੁਲਤਾਨਪੁਰ ਸਾਹਿਬ ਰਹਿੰਦੇ ਸੀ, ਮੋਦੀ ਖਾਨੇ ਦਾ ਕੰਮ ਕਰਦੇ, ਦਰਸ਼ਨ ਕਰਦੇ ਸੀ, ਉਦੋਂ ਸਾਡੇ ਹਿਰਦੇ ਨੂੰ ਬੜੀ ਖੁਸ਼ੀ ਪ੍ਰਸੰਨਤਾ ਹੁੰਦੀ ਸੀ। ਹੱਥ ਬੰਦ ਬੋਲਿਓ ਜੈ ਰਾਮ, ਉਸ ਵੇਲੇ ਜੈ ਰਾਮ ਵੀ ਹੱਥ ਜੋੜ ਕੇ ਸਤਿਗੁਰੂ ਅੱਗੇ ਬੋਲਿਆ ਹੈ। ਕਰੁਣਾ ਕਰਹੋ ਰਹੋ ਆਬ ਧਾਮ, ਗੁਰੂ ਨਾਨਕ ਸਾਹਿਬ ਹੁਣ ਤਰਸ ਕਰੋ ਰਹਿਮ ਕਰੋ, ਹੁਣ ਤੁਸੀਂ ਕਿਰਪਾ ਕਰਕੇ ਇੱਥੇ ਘਰੇ ਹੀ ਰਹੋ ਸਾਡੇ ਜੀ। ਵੈਸੇ ਸਿਮਰਹੋ ਸਦਾ ਗੋਬਿੰਦੰ, ਘਰ ਦੇ ਵਿੱਚ ਬੈਠ ਕੇ ਮੌਜ ਨਾਲ ਗੋਬਿੰਦ ਦਾ ਸਿਮਰਨ ਕਰੋ। ਹਮਕੋ ਦੇਵਤ ਰਹੋ ਅਨੰਦੰ, ਸਾਨੂੰ ਇੱਥੇ ਦਰਸ਼ਨ ਦੇ ਕੇ ਦੋਵੇਂ ਜੀਆਂ ਨੂੰ ਆਨੰਦ ਖੁਸ਼ੀਆਂ ਦਿੰਦੇ ਰਹੋ। ਸ੍ਰੀ ਚੰਦ ਬਾਹਰ ਤੇ ਆਇਓ, ਇੰਨੇ ਨੂੰ ਜੋ ਗੁਰੂ ਨਾਨਕ ਸਾਹਿਬ ਦਾ ਵੱਡਾ ਸਾਹਿਬਜ਼ਾਦਾ ਸ੍ਰੀ ਚੰਦ ਹੈ, ਕਿਉਂਕਿ ਉਹ ਭੈਣ ਨੂੰ ਹੀ ਮਹਾਰਾਜ ਨੇ ਕਿਹਾ ਸੀ ਵੀ ਤੂੰ ਹੀ ਇਹ ਝੋਲੀ ਪਾ ਲਾ, ਇਹੀ ਨੂੰ ਆਪਣਾ ਪੁੱਤਰ ਸਮਝ ਲੈ, ਵੇਖ ਲਓ ਵੀ ਮਹਾਰਾਜ ਸਮਰੱਥ ਹੈ। ਰਾਜੇ ਨੂੰ ਤਾਂ ਉਹ 2 ਲੌਂਗ ਤੇ 1 ਲੈਚੀ ਜੀ ਦੇ ਕੇ, 2 ਪੁੱਤਰ ਤੇ 1 ਲੜਕੀ ਦੇ, ਤੇ ਭੈਣ ਨੇ ਕੋਈ ਇੱਛਾ ਹੀ ਨਹੀਂ ਕੀਤੀ ਵੀ ਮੇਰੇ ਹੋਵੇ। ਇਸ ਕਰਕੇ ਨਹੀਂ ਸਰਵ ਕਲਾ ਸਮਰੱਥ ਦੇ ਅੱਗੇ ਉਹ ਕੁਝ ਕਹਿ ਸਕਦੀ, ਉੱਥੋਂ ਹੋ ਸਕਦਾ। ਇਸ ਪਰ ਰਜਾ ਵਿੱਚ ਰਹਿਣ ਵਾਲੀ ਪ੍ਰੇਮਾ ਭਗਤੀ ਕਰਨ ਵਾਲੀ ਨਿਰਿਸ਼ਚਿਤ ਸੀ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦਾ ਸਾਡੂ ਸਾਈਂ ਦਾਸ, ਇਸੇ ਤਰ੍ਹਾਂ ਜਿਹੜੀ ਦੂਸਰੀ ਇਹਦੇ ਘਰ ਵਾਲੀ ਸੀ ਉਹ ਵੀ ਮਹਾਰਾਜ ਨੂੰ ਬਹੁਤ ਨੇੜਤਾ ਵਾਲਾ ਸੰਬੰਧ ਸੀ। ਅਤੇ ਸਾਰੀ ਜ਼ਿੰਦਗੀ ਉਹਨਾਂ ਨੇ ਕੋਈ ਇੱਛਾ ਨਹੀਂ ਕੀਤੀ ਵੀ ਇਹ ਮਹਾਰਾਜ ਨੂੰ ਅਸੀਂ ਕਹੀਏ ਸਾਡੇ ਹੋ ਜਾਏ, ਇਸ ਤਰ੍ਹਾਂ ਨਿਰਸ਼ਚਿਤ ਰਹਿ ਕਹੀ ਅਤੇ ਉਹ ਜੀ ਉਹਨੂੰ ਸਰਦਾ ਸ਼੍ਰੀ ਗੁਰੂ ਦਿੱਤਾ ਜੀ ਦਾ ਕਹਿ ਦਿੱਤਾ ਸੀ ਵੀ ਇਹਨੂੰ ਆਪਣਾ ਸਮਝ ਲਓ, ਹੇ ਗੁਰੂ ਮਹਾਰਾਜ ਦੀ ਮੌਜ ਆਪਣੇ ਪਿਆਰਿਆਂ ਦੇ ਵੀ ਨੇੜੇ ਹੋ ਕੇ ਵੀ ਉਹਨਾਂ ਦੇ ਅੰਦਰ ਇਹੋ ਜਿਹੀ ਇੱਛਾ ਨਾਲ ਸੰਸਾਰੀ ਫਿਰਨੀ, ਉਹਨਾਂ ਦੀ ਮਹਾਨ ਕਮਾਈ ਕਰਕੇ ਐਸਾ ਇਸ ਤਰ੍ਹਾਂ ਇਹ ਸ੍ਰੀ ਚੰਦ ਵੀ ਆ ਗਿਆ ਹੈ ਬਾਹਰੋਂ ਚੱਲਦਾ ਹੋਇਆ। ਨਮਸਕਾਰ ਕਰ ਉਰ ਹਰ ਖਾਇਓ। ਪਿਤਾ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਕੇ ਸ੍ਰੀ ਚੰਦ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਇਆ ਹੈ। ਵੈਸੇ ਮਿਲ ਕੇ ਸਰਬ ਸਮੀਪਾ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਸਾਰੇ ਮਿਲ ਜੁਲ ਕੇ ਬੈਠ ਗਏ ਹਨ। ਬਚਨ ਭਨੇ ਬੇਦੀ ਕੁਲ ਦੀਪਾ। ਇਸ ਵੇਲੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਜੀ ਨੇ ਬਚਨ ਕਹੇ ਹਨ। ਦੇਸ਼ ਵਿਦੇਸ਼ਨ ਦੇਖਣ ਹੇਤਾ। ਹੇ ਭੈਣ, ਦੇਸ਼ ਪ੍ਰਦੇਸ਼ਾਂ ਨੂੰ ਦੇਖਣ ਵਾਸਤੇ ਜਾਂ ਤੇ ਰਹੇ ਹੋ ਨਾ ਜਾਤ ਨਿਕੇਤਾ। ਇਸ ਕਰਕੇ ਸਾਡਾ ਸਾਥੋਂ ਤੁਹਾਡੇ ਘਰ ਦੇ ਵਿੱਚ ਪੱਕੇ ਤੌਰ ਤੇ ਨਹੀਂ ਰਿਹਾ ਜਾ ਸਕਦਾ। ਜਬ ਸਿਮਰਨ ਕਰ ਹੋ ਤੁਮ ਮੇਰਾ। ਵੱਡੀ ਭੈਣ, ਇਹ ਅਸੀਂ ਬਚਨ ਕਰਦੇ ਹਾਂ ਵੀ ਜਦੋਂ ਵੀ ਤੁਸੀਂ ਸਾਨੂੰ ਚੇਤੇ ਕਰਿਆ ਕਰੋਗੇ ਤਬ ਸਮੀਪ ਆਵੋ ਬਿਨ ਦੇਰਾ। ਬਿਲਕੁਲ, ਅਸੀਂ ਦੇਰੀ ਢਿੱਲਣੀ ਕਰਾਂਗੇ, ਉਸੇ ਵੇਲੇ ਆ ਜਾਇਆ ਕਰਾਂਗੇ। ਬਹੁ ਪ੍ਰਕਾਰ ਦੇ ਧੀਰਜ ਸਭ ਹੀ। ਇਸ ਤਰ੍ਹਾਂ ਆਪਣੀ ਵੱਡੀ ਭੈਣ ਨਾਨਕੀ ਜੀ ਨੂੰ ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਧੀਰਜ ਹੌਸਲਾ ਦਿੱਤਾ ਆਪ ਜੀ ਨੇ। ਰੈਨ ਬਸੇਰਾ ਕੀਏ ਤਹਿ ਤਬ ਹੀ। ਫਿਰ ਗੁਰੂ ਨਾਨਕ ਸਾਹਿਬ ਜੀ ਨੇ ਰਾਤ ਦੇ ਸਮੇਂ ਵੀ ਇੱਥੇ ਨਿਵਾਸ ਕੀਤਾ, ਰਾਤ ਹੀ ਭੈਣ ਦੇ ਘਰ ਦੇ ਵਿੱਚ ਹੀ ਰਹਿ ਪਏ। ਭੋਰ ਹੋਤ ਮਿਲ ਕੇ ਸਭ ਸਾਥ। ਜਦੋਂ ਸਵੇਰ ਹੋਈ ਹੈ ਨਾ ਧੋ ਕੇ ਸਾਰਿਆਂ ਨਾਲ ਮਿਲ ਜੁਲ ਕੇ ਗਮਨ ਕਰਿਓ ਬੇਦੀ ਕੁਲ ਨਾਥਾ। ਬੇਦੀਆਂ ਦੇ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਉਹਨਾਂ ਨੇ ਚਾਲਾ ਮਾਰ ਦਿੱਤਾ। ਪੂਰਨ ਮਾਤ ਪਿਤਾ ਕੀ ਚਾਹੂ। ਹੋਈ ਸਾਡੇ ਮਾਂ ਪਿਓ ਹੁਣ ਦਰਸ਼ਨ ਦੀ ਚਾਹਨਾ ਕਰ ਰਹੇ ਹੈ, ਉਹਨਾਂ ਦੀ ਚਾਹਨਾ ਪੂਰੀ ਕਰਨ ਵਾਸਤੇ। ਤਲਵੰਡੀ ਪਹੁੰਚੇ ਦੁੱਖ ਦਾਹੂ। ਜੋ ਦੁੱਖਾਂ ਨੂੰ ਸਾੜਨ ਵਾਲੇ ਗੁਰੂ ਨਾਨਕ ਸਾਹਿਬ ਰਾਏ ਭੋਏ ਤਲਵੰਡੀ ਤੋਂ ਵਾਰ ਵਾਰ ਜਾ ਪਹੁੰਚੇ ਹਨ। ਦੋਏ ਕੋਸ ਪਾਰ ਕੂਪ ਜੋ ਨੀਕਾ। ਤਲਵੰਡੀ ਤੋਂ ਬਾਹਰ ਵਾਰ ਦੋ ਕੋਹਾਂ ਉੱਪਰ ਭਾਈ ਬਾਲਾ ਜੀ ਦੇ ਪਿਤਾ ਤੇਜ ਭਾਨ ਦੇ ਜਿਹੜਾ ਚੰਗਾ ਬੜਾ ਖੂਹ ਹੈ। ਛਾਇਆ ਸਗਨ ਜਹਾਂ ਰਮਣੀਕਾ। ਇਸ ਖੂਹ ਦੇ ਉੱਪਰ ਕਹਿੰਦੇ ਸੋਹਣੇ ਦਰਖਤਾਂ ਦੀ ਸੰਘਣੀ ਸੁੰਦਰ ਛਾਇਆ ਹੈ। ਬੈਠ ਗਏ ਜਗ ਗੁਰ ਤੇ ਥਾਈ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਉਹ ਖੂਹ ਦੇ ਉੱਪਰ ਜਿਹੜਾ ਦਰਖਤ ਉਹਦੇ ਹੇਠਾਂ ਸਜ ਗਏ ਬੈਠ ਗਏ। ਘਟਕਾ ਜਬ ਦੀਨ ਬਿਤਾਈ। ਦੋ ਘੜੀਆਂ ਇਸ ਤਰ੍ਹਾਂ ਬਤੀਤ ਕੀਤੀਆਂ ਆਪ ਜੀ ਨੇ। ਹੱਥ ਬੰਦ ਬੋਲਿਓ ਮਰਦਾਨਾ। ਸਵੇਰੇ ਭਾਈ ਮਰਦਾਨਾ ਜੀ ਹੱਥ ਪੋੜ ਕੇ ਸਤਿਗੁਰੂ ਜੀ ਨੂੰ ਇਉਂ ਬੋਲਿਆ, ਮੁਝ ਕੋ ਆਗਿਆ ਕਰ ਹੋ ਬਖਾਨਾ। ਗੁਰੂ ਨਾਨਕ ਸਾਹਿਬ ਜੀ ਮੈਨੂੰ ਆਪ ਆਗਿਆ ਕਰ ਦੇਵੋ। ਨਿਜ ਕੁਟੰਬ ਲਿਆਵਾਂ ਸੁਧ ਅਬ ਹੀ। ਮਾਰਾ ਹੁਣੇ ਜਾ ਕੇ ਆਪਣੇ ਟੱਬਰ ਟੀਰ ਦੀ ਖਬਰ ਸਬਰ ਲੈ ਆਵਾਂ। ਭਏ ਮ੍ਰਿਤਕ ਕਾ ਜੀਵਤ ਸਭ ਹੀ। ਜਾ ਕੇ ਪਤਾ ਕਰ ਲਵਾਂ ਵੀ ਕੋਈ ਜਾਂਦਾ ਕਿ ਸਾਰੇ ਮਰ ਮੁਰ ਗਏ ਹੈ। ਬਹੁਤ ਬਰਖ ਮੈਂ ਨਿਜਪੁਰ ਆਏ। ਬਹੁਤ ਸਾਲਾਂ ਤੋਂ 12 ਸਾਲਾਂ ਤੋਂ ਮਾਰਾ ਮੈਂ ਆਪਣੇ ਨਗਰ ਵਿੱਚ ਇੱਥੇ ਆਇਆ। ਨਿਕਸੇ ਬਾਹਰ ਨ ਫੇਰੋ ਪਾਏ। ਇੱਕ ਵਾਰੀ ਮਾਰਾ ਇੱਥੋਂ ਨਿਕਲ ਗਏ, ਮੁੜ ਕੇ ਚੱਕਰੀ ਨੀ ਲਾਇਆ, ਫੇਰਾ ਹੀ ਨੀ ਪਾਇਆ ਹੈ। ਸੁਣ ਕਰ ਬਿਗਸੇ ਕਿਰਪਾ ਨਿਕੇਤਾ। ਨਾਨਾ ਦੇ ਬਚਨ ਸੁਣ ਕੇ ਮਾਰਾ ਕੋਈ ਥੋੜਾ ਥੋੜਾ ਹੱਸੇ ਹਨ। ਬੋਲੇ ਹਰਖ ਦੇਣ ਕੇ ਹੇਤਾ। ਮਰਦਾਨੇ ਨੂੰ ਪ੍ਰਸੰਨਤਾ ਦੇਣ, ਖੁਸ਼ੀ ਦੇਣ ਵਾਸਤੇ ਉਹ ਬਚਨ ਬੋਲੇ। ਜੇ ਤੇਰੇ ਸੰਬੰਧੀ ਮਰ ਹੈ। ਕਹਿੰਦੇ ਉਹ ਮਰਦਾਨੇ, ਜੇ ਤੇਰੇ ਪਰ ਘਰ ਵਾਲੇ ਸਾਗ ਸੰਬੰਧੀ ਆਂਢ ਗੁਆਂਢ ਮਰ ਜਾਣ। ਅਵਰ ਕਾਜ ਹਮ ਜਗ ਕਸ ਕਰ ਹੈ। ਕਹਿੰਦੇ ਸੰਸਾਰ ਦੇ ਕੰਮ ਭਲਾ ਸੀ ਹੋਰ ਸ਼ੁਕਰ ਕਿਵੇਂ ਕਰਾਂਗੇ ਜਿਹਦੇ ਤੇਰੇ ਘਰ ਦੇ ਮਰ ਗਏ ਸਾਡੇ ਹੁੰਦਿਆਂ। ਹਮ ਹੋਵਤ ਨਹਿ ਚਿੰਤਾ ਕਰੀਏ, ਭਾਈ ਮਰਦਾਨੇ ਸਾਡੇ ਹੁੰਦਿਆਂ ਆਪਣੇ ਘਰ ਵਾਲਿਆਂ ਦੀ ਨਾ ਚਿੰਤਾ ਕਰੀਏ। ਨਿਕਟ ਨ ਜਮ ਕੋ ਤਰਾਸ ਵਿਚਾਰੀਏ, ਕਹਿੰਦੇ ਵੀ ਜਮ ਵੀ ਨੇੜੇ ਵੀ ਆ ਜਾਏਗਾ, ਜਮਾਂ ਦਾ ਨੇੜੇ ਆਉਣ ਦਾ ਡਰ ਹੀ ਨਾ ਵਿਚਾਰੀਏ। ਸਾਡੇ ਹੁੰਦਿਆਂ ਤੇਰੇ ਘਰ ਵਾਲੇ ਪਰਿਵਾਰ ਦੇ ਜਮ ਨੀ ਨੇੜੇ ਆਏਗਾ। ਜੇ ਆਪ ਤੋ ਮਨ ਐਸੀ ਆਈ, ਵੀ ਜੇ ਮਰਦਾਨੇ ਤੇਰੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਆ ਗਈ ਵੀ ਮੈਂ ਘਰੇ ਜਾਣਾ ਹੈ। ਮਿਲਹੁ ਕੁਟੰਬ ਸਰਬ ਕੋ ਜਾਈ, ਫਿਰ ਵੀ ਤੂੰ ਜਾ ਤੇ ਆਪਣੇ ਪਰਿਵਾਰ ਨੂੰ ਜਾ ਕੇ ਮਿਲ ਜੁਲ ਲੈ। ਕਾਲੂ ਕੇ ਸਮੀਪ ਜੇ ਜਾਵਹੋ, ਭਾਈ ਮਰਦਾਨੇ ਹੁਣ ਤੂੰ ਜਾਣਾ ਹੈ ਤੇ ਕਾਲੂ ਕੋਲ ਵੀ ਜਾਣਾ ਹੀ ਪੈਣਾ ਜੇ ਉਹਦੇ ਕੋਲ ਚਲਾ ਜਾਵੇਂ। ਹਮਰੀ ਸੁਧ ਨਹਿ ਤਿਨ ਹੈ ਸੁਣਾਵਹੋ, ਸਾਡੀ ਆਉਣ ਸਾਰ ਦੀ ਜਿਹੜੀ ਖਬਰ ਸਾਰ ਤੂੰ ਨੀ ਸੁਣਾਉਣੀ ਦੱਸਣਾ ਨੀ ਵੀ ਭਾਈ ਬਾਲੇ ਜੀ ਦੇ ਪਿਤਾ ਦੇ ਖੂਹ ਤੇ ਮੱਠੇ ਆਉਣੀ ਦੱਸਣਾ ਹੈ। ਮਿਲ ਪਰਿਵਾਰ ਬਹੁਰ ਤੁਮ ਆਵੋ, ਬਈ ਭਾਈ ਮਰਦਾਨਾ ਆਪਣੇ ਪਰਿਵਾਰ ਨੂੰ ਮਿਲ ਮੁੜ ਕੇ ਫਿਰ ਆ ਜਾਣਾ ਹੈ। ਕਰ ਕੈ ਮੋਹ ਨਾ ਬਿਲਮ ਲਗਾਵੋ, ਬਾਰਾਂ ਸਾਲ ਤੋਂ ਬਾਅਦ ਆਪਾਂ ਆਏ ਹੁਣ ਪੰਜ ਸਾਲ ਰਹਿ ਰਹੀਏ, ਕਹਿੰਦੇ ਮੋਹ ਜਾ ਕਰਕੇ ਉੱਥੇ ਨਾ ਕਿਤੇ ਦੜਕੀ। ਕਹਿ ਮਰਦਾਨਾ ਸੁਣ ਬਚ ਗੁਰ ਕੋ, ਸਵੇਰੇ ਮਰਦਾਨਾ ਸੁਣ ਕੇ ਸਤਿਗੁਰੂ ਜੀ ਨੂੰ ਬਚਨ ਕਹਿਣ ਲੱਗਿਆ। ਕਿਆ ਲੈ ਕਰ ਜਾਵਾਂ ਮੈਂ ਘਰ ਕੋ, ਮੇਰਾ ਬਾਰਾਂ ਸਾਲ ਤੋਂ ਘਰੇ ਜਾਣਾ, ਹੁਣ ਮੈਂ ਦੱਸੋ ਮੈਂ ਕੀ ਲੈ ਜਾਵਾਂ ਘਰੇ। ਬਹੁਤ ਬਰਖ ਘਰ ਵਹਿਰ ਬਿਤਾਏ, ਜਾਣ ਦਈ ਹੈ ਬਹੁਤੇ ਸਾਲ ਤਾਂ ਘਰ ਤੋਂ ਬਾਹਰ ਰਹਿੰਦੇ ਆਪਾਂ ਲੰਘਾ ਦਿੱਤੇ। ਛੂਛਾ ਆਪ ਕਿਆ ਦੇਵੋਂ ਜਾਏ, ਮੇਰਾ ਖਾਲੀ ਹੱਥ ਹੈ ਤੇ ਮੈਂ ਉਹਨਾਂ ਨੂੰ ਹੁਣ ਜਾ ਕੇ ਕੀ ਦੇਵਾਂਗੇ। ਉਹ ਕਹਿਣਗੇ ਕੀ ਲਿਆਇਆ ਪਿਓ। ਗੁਰ ਕਹਿ ਰੋਰਨ ਮੁਸ਼ਟ ਉਚਾਵੋ, ਕਹਿੰਦੇ ਭਾਈ ਮਰਦਾਨੇ ਜੇ ਤੂੰ ਘਰ ਵਿੱਚ ਲਿਜਾਇਆ ਚਾਹੁੰਦਾ ਆ, ਕਹਿੰਦੇ ਰੋੜਾਂ ਦੀ ਮੁੱਠੀ ਜੀ ਚੁੱਕ ਲਾ, ਬੰਦ ਚੀਰ ਸੰਦੇਹ ਮਿਟਾਵੋ, ਆਪਣੇ ਪਰਨੇ ਦੇ ਪੱਲੇ ਨਾਲ ਬੰਨ ਕੇ ਤੇ ਇਸ ਤਰ੍ਹਾਂ ਘਰੇ ਚਲੇ ਜਾ। ਤੂੰ ਘਰ ਮਹਿ ਜਾਹੋ ਖੋਲ ਦੇ ਹੁਤਾਹੀ, ਦੇ ਘਰ ਵਿੱਚ ਜਾ ਕੇ ਰੋੜਾਂ ਦੀ ਮੁੱਠੀ ਜੀ ਤੂੰ ਕਹਿੰਦੇ ਪੱਲੇ ਬੰਨੀਏ ਖੋਲ ਦੇਣੀ ਹੋਇਆ ਹੈ। ਸੋ ਜੇ ਚਾਹੋ ਮਨ ਮਾਹੀ, ਜਿਹੜਾ ਮਨ ਵਿੱਚ ਚਾਹੇਗਾ ਰੋੜ ਕਹਿੰਦੇ ਉਹੀ ਹੋ ਜਾਏਗਾ। ਸੋਨਾ ਚਾਹੇਗਾ ਸੋਨਾ ਬਣ ਜੂ, ਰਤਨ ਚਾਹੇ ਰਤਨ, ਹੀਰਾ ਚਾਹੇਗਾ ਹੀਰਾ ਬਣ ਜੂ, ਇਹ ਰੋੜਾਂ ਦੀ ਮੁੱਠ। ਏਕ ਮੁਸ਼ਟ ਤਬ ਲੈ ਮਰਦਾਨੇ, ਹਾਂ ਮਰਦਾਨੇ ਨੇ ਮਹਾਰਾਜ ਦੇ ਬਚਨਾਂ ਅਨੁਸਾਰ ਕਹਿੰਦੇ ਇੱਕੋ ਹੀ ਮੁੱਠੀ ਲਈ ਹੈ, ਜੇ ਹੋਰ ਕੋਈ ਹੁੰਦਾ ਤਾਂ ਪੂਰਾ ਬੁੱਕ ਚੁੱਕਦਾ। ਬੰਦੇ ਆਪਣੇ ਪੱਟ ਸੰਗਾਨੇ, ਉਸੇ ਵੇਲੇ ਇਸਨੇ ਉਹ ਮੁੱਠੀ ਚੁੱਕ ਕੇ ਰੋਣਾ ਦੀ ਆਪਣੇ ਕੱਪੜੇ ਨਾਲ ਭਰਨੇ ਨਾਲ ਬੰਨ ਲਈ। ਕਰਿਓ ਆਨੰਦ ਨਿਕੇਤ ਸਿਧਾਰਾ, ਹਿਰਦੇ ਵਿੱਚ ਆਨੰਦ ਹੋ ਕੇ ਘਰ ਵੱਲ ਨੂੰ ਫਿਰ ਚੱਲਿਆ ਮਰਦਾਨਾ। ਮਿਲਿਓ ਜਾਏ ਆਪਣੇ ਪਰਿਵਾਰ, ਆਪਣਾ ਜਿੰਨਾ ਪਰਿਵਾਰ ਸੀ ਉਹਨੂੰ ਜਾ ਕੇ ਮਿਲਿਆ। ਇਹਦਾ ਪੁੱਤਰ ਸਜਾਦਾ ਹੈ ਸੀ, ਗੰਢ ਚੀਰ ਕੀ ਖੋਲੀ ਜਬ ਹੀ, ਕਹਿੰਦੇ ਉਹ ਜਿਹੜਾ ਪਰਨਾ ਜਾ ਉਹਦੀ ਜਿਹੜੀ ਉਹ ਕਰੋੜ ਜੇ ਬੰਨੇ ਉਹਦੀ ਗੰਢ ਜੀ ਖੋਲਣਾ ਕੀਤੀ ਇਸਨੇ। ਕੰਚਨ ਸਰਬ ਬਿਲੋਕਿਓ ਤਬ ਹੀ, ਮਨ ਵਿੱਚ ਕੀਤੀ ਵੀ ਇਹ ਰੋੜ ਵੀ ਸੋਨਾ ਬਣ ਜਾਣ, ਕਹਿੰਦੇ ਉਹ ਸੋਨਾ ਬਣ ਗਿਆ ਸਾਰੇ। ਭਾ ਕੁਟੰਬ ਕੋ ਆਨੰਦ ਭਾਰੀ, ਸੋਨਾ ਦੇਖ ਕੇ ਵੀ ਮਰਦਾਨਾ ਲੈ ਕੇ ਆਇਆ, ਸਾਰੇ ਪਰਿਵਾਰ ਨੂੰ ਬੜਾ ਆਨੰਦ ਹੋ ਗਿਆ। ਸੁਨਤ ਭਏ ਪੁਰ ਮੈਂ ਨਰ ਨਾਰੀ, ਰਾਏ ਪੋਏ ਤਲਵੰਡੀ ਦੇ ਲੋਕ ਉਹਨਾਂ ਨੇ ਸੁਣਿਆ ਹੈ ਹਰ ਇੱਕ ਨੇ। ਸ੍ਰੀ ਨਾਨਕ ਸੰਗੀ ਮਰਦਾਨਾ, ਇੱਕ ਦੂਸਰੇ ਨੂੰ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਰਹਿਣ ਵਾਲਾ ਸੰਗੀ ਸਾਥੀ ਮਰਦਾਨਾ ਜੋ ਸੀ। ਫਿਰਤ ਵਹਿਰ ਬਹੁ ਕਾਲ ਬਿਤਾਨਾ, ਜਿਸਨੇ ਗੁਰੂ ਨਾਨਕ ਸਾਹਿਬ ਜੀ ਨਾਲ ਬਾਰ ਬਾਰ ਫਿਰਦਿਆਂ ਬਹੁਤ ਸਮਾਂ ਲਗਾਇਆ, ਬਾਰਾਂ ਸਾਲ ਲੰਘ ਗਏ। ਅਬ ਆਵਾ ਆਪਣੇ ਘਰ ਬੀਚੂ, ਅੱਜ ਵੀ ਭਾਈ ਮਰਦਾਨਾ ਬਾਰਾਂ ਸਾਲ ਤੋਂ ਬਾਅਦ ਆਪਣੇ ਘਰੇ ਆਇਆ ਹੈ। ਇਉਂ ਸੁਣ ਆਏ ਊਚ ਅਰ ਨੀਚੂ, ਇਉਂ ਕਹਿੰਦੇ ਇੱਕ ਦੂਸਰੇ ਤੋਂ ਸੁਣ ਕੇ ਉੱਚੀ ਜਾਤ ਵਾਲੇ ਨੀਵੀਂ ਜਾਤ ਵਾਲੇ ਸਭ ਗਰੀਬ ਅਮੀਰ ਆਏ ਮਰਦਾਨੇ ਨੂੰ ਮਿਲਣ ਲਈ। ਭੀਰ ਭੂਰ ਤਿਹ ਕੇ ਘਰ ਹੋਈ, ਭਾਈ ਮਰਦਾਨਾ ਜੀ ਦੇ ਘਰ ਦੇ ਵਿੱਚ ਮਿਲਣ ਵਾਲਿਆਂ ਦੀ ਬਹੁਤੀ ਭੀੜ ਹੋ ਗਈ ਹੈ। ਮਿਲ ਹੈ ਕੁਸ਼ਲ ਬੂਝ ਸਭ ਕੋਈ, ਜਿਹੜੇ ਵੀ ਮਿਲਦੇ ਜੁਲਦੇ ਹੈ ਮਰਦਾਨਾ ਵੀ ਰਾਜੀ ਖੁਸ਼ੀ ਪੁੱਛਦਾ ਹੈ, ਤੇ ਇਹ ਵੀ ਇਸ ਤੋਂ ਪੁੱਛਦੇ ਵੀ ਤੂੰ ਰਾਜੀ ਖੁਸ਼ ਰਿਹਾ ਹੈ। ਕਰ ਹੈ ਪਰਸ ਪਰ ਨਰ ਬਖਿਆਤਾ, ਆਪੋ ਵਿੱਚ ਜਿਹੜੇ ਮਾਈ ਭਾਈ ਹੈ ਮਰਦਾਨਾ ਕੋਲ ਬੈਠ ਬੈਠੇ ਹੋਏ ਇੱਕ ਦੂਸਰੇ ਨੂੰ ਬਚਨ ਕਹਿ ਸੁਣ ਰਹੇ ਹੈ। ਸ੍ਰੀ ਨਾਨਕ ਸੰਗਥਾ ਮਰਦਾਨਾ, ਜਿਹੜਾ ਭਾਈ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿੰਦਾ ਸੀ, ਜਾਂ ਤੇ ਸ਼ੁਭ ਸੁਭਾਏ ਭਾ ਇਹ ਕੋ, ਦੇਖ ਲਓ ਵੀ ਇਹ ਮਰਦਾਨੇ ਦਾ ਸੁਭਾਅ ਕਿਹੋ ਜਿਹਾ ਚੰਗਾ ਸੋਹਣਾ ਬਣ ਗਿਆ। ਸਭ ਨਰ ਤੇ ਨਿਰਮਲ ਉਰ ਜਿਹ ਕੋ, ਇਸ ਮਰਦਾਨੇ ਦਾ ਸਾਰੇ ਲੋਕਾਂ ਨਾਲੋਂ ਜਿਹੜਾ ਰਿਦਾ ਉੱਜਲ ਹੋਇਆ, ਸਾਫ਼ ਸੁਥਰਾ ਹੋਇਆ ਪਿਆ ਮਨ, ਮਧੁਰ ਬਚਨ ਸਭ ਸੰਗ ਬਖਾਨਤ। ਇਸ ਤਰ੍ਹਾਂ ਵੀ ਇਹ ਜਿਹੜਾ ਮਰਦਾਨਾ ਹੈ, ਚੰਗੇ ਸੁਭਾਅ ਹੋਣ ਕਰਕੇ ਸਾਰਿਆਂ ਨਾਲ ਮਿੱਠੇ ਬਚਨ ਨਾਲ ਹੀ ਇਹ ਬਚਨ ਬੋਲ ਰਿਹਾ ਹੈ। ਭਲੀ ਰੀਤ ਕਰਕੇ ਸਨਮਾਨਤ, ਚੰਗਾ ਸੁਭਾਅ ਹੋਣ ਕਰਕੇ ਚੰਗੀ ਰੀਤੀ ਨਾਲ ਸਭ ਦਾ ਸਨਮਾਨ ਕਰ ਰਿਹਾ, ਜੀਆਂ ਆ ਕਹਿ ਰਿਹਾ, ਖੈਰ ਸੁੱਖ ਪੁੱਛ ਰਿਹਾ ਹੈ। ਇੱਕ ਮਹੂਰਤ ਸਦਨ ਬਿਤਾਇਆ, ਇਸ ਤਰ੍ਹਾਂ ਕਹਿੰਦੇ ਇੱਕ ਮਹੂਰ ਦੋ ਘੜੀਆਂ ਦਾ ਸਮਾਂ ਮਰਦਾਨੇ ਨੇ ਘਰ ਦੇ ਵਿੱਚ ਬਤੀਤ ਕੀਤਾ। ਮਿਲ ਪਰਿਵਾਰ ਹਿਰਦੇ ਹਰ ਖਾਇਆ, ਸਾਰਾ ਪਰਿਵਾਰ ਮਰਦਾਨੇ ਨੂੰ ਮਿਲ ਕੇ ਹਿਰਦੇ ਵਿੱਚ ਖੁਸ਼ ਹੋ ਗਿਆ। ਅਪਰਜ ਲੋਕ ਮਿਲਣ ਤਿਸ ਆਏ, ਹੋਰ ਜਿਹੜੇ ਲੋਕ ਭਾਈ ਮਰਦਾਨਾ ਜੀ ਨੂੰ ਆਂਢ ਗੁਆਂਢ ਤੋਂ ਮਿਲਣ ਜਿਨ੍ਹਾਂ ਆਏ ਹਨ, ਮਿਲਿਓ ਭਾਉ ਧਰ ਸਭ ਸੁੱਖ ਪਾਏ, ਸਾਰਿਆਂ ਨੂੰ ਪ੍ਰੇਮ ਧਾਰ ਕੇ ਮਿਲਿਆ ਤੇ ਸਭ ਨੇ ਮਿਲ ਕੇ ਸੁੱਖ ਪਾਏ ਹਨ। ਦੋਹਰਾ ਬਰਨ ਸੇਤ ਹੰਸ ਬਾਹਨੀ, ਆ ਜਿਹੜੀ ਕਵਿਤਾ ਦੀ ਦਾਤੀ ਸ਼ਕਤੀ, ਉਹਦਾ ਮਹਿਮਾ ਦਾ ਮੰਗਲ ਕਰ ਲੇ, ਇਹਦਾ ਉੱਜਲ ਚਿੱਟਾ ਰੰਗ ਹੈ, ਹੰਸਤੇ ਸਵਾਰੀ ਕਰਨ ਵਾਲੀ ਹੈ। ਜੋ ਜਗ ਬਾਣੀ ਰੂਪ, ਸੰਸਾਰ ਦੀ ਕਹਿੰਦੇ ਬਾਣੀ ਰੂਪ ਵੀ ਬਣ ਰਹੀ ਹੈ, ਤੇ ਪਦ ਬੰਦਨ ਕਰ ਭਲੇ, ਵੈਸੇ ਸ਼ਕਤੀ ਦੇ ਚਰਨਾਂ ਤੇ ਚੰਗੀ ਤਰ੍ਹਾਂ ਨਮਸਕਾਰ ਕਰਕੇ, ਵਰਨੋ ਕਥਾ ਅਨੂਪ, ਅਨੂਪ ਗੁਰੂ ਨਾਨਕ ਸਾਹਿਬ ਦੀ ਕਥਾ ਅੱਗੇ ਮੈਂ ਕਥਨ ਕਰਦਾ ਵਰਣਨ ਕਰਦਾ ਹਾਂ। ਅੰਤਰੀਵ ਰੂਪ ਦੇ ਵਿੱਚ ਗੁਰਬਾਣੀ ਦੀ ਮਹਿਮਾ ਵਰਨ ਸੇਤ, ਜਿਸ ਗੁਰਬਾਣੀ ਦਾ ਕਹਿੰਦੇ ਗਿਆਨ ਰੂਪ ਜਿਹੜਾ ਰੰਗ ਹੈ ਬਹੁਤ ਉੱਜਲ ਹੈ, ਉੱਜਲ ਗਿਆਨ ਵਾਲੀ, ਉੱਜਲ ਗਿਆਨ ਰੂਪੀ ਰੰਗ ਵਾਲੀ ਹੈ ਗੁਰਬਾਣੀ। ਵਿਵੇਕ ਰੂਪ ਜਿਹੜਾ ਉਹ ਹੰਸੋ ਦੀ ਅਸਵਾਰੀ ਕਰਨ ਹੋਏ ਵਿਵੇਕੀਆਂ ਦੇ ਮਨ ਦੇ ਵਿੱਚ ਨਿਵਾਸ ਕਰਨ ਵਾਲੀ ਹੈ। ਜੋ ਜਗ ਬਾਣੀ ਰੂਪ, ਜੋ ਸੰਸਾਰ ਦੇ ਵਿੱਚ ਕਹਿੰਦੇ ਤੁਰਕੀ ਬਾਣੀ ਦੇ ਰੂਪ ਵਿੱਚ ਵਿਰਾਜ ਰਹੀ ਹੈ, ਤੇ ਪਦ ਬੰਦਨ ਕਰ ਭਲੇ, ਉਸ ਗੁਰਬਾਣੀ ਦੇ ਸ਼ਬਦਾਂ ਰੂਪੀ ਚਰਨਾਂ ਤੇ ਮੈਂ ਚੰਗੀ ਤਰ੍ਹਾਂ ਨਮਸਕਾਰ ਕਰਕੇ ਕਵੀ, ਵਰਨੋ ਕਥਾ ਅਨੂਪ, ਉਪਮਾ ਤੋਂ ਰਹਿਤ ਜੋ ਗੁਰੂ ਨਾਨਕ ਸਾਹਿਬ ਉਹਨਾਂ ਦੀ ਕਥਾ ਮੈਂ ਕਥਨ ਕਰਦਾ ਹਾਂ, ਬਿਆਨ ਕਰਦਾ। ਸ੍ਰੀ ਬਾਲਾ ਸੰਦੁਰ ਵਾਚ ਚੌਪਈ, ਦੁਇ ਘਟਕਾ ਬੀਤੇ ਤਤਕਾਲੂ, ਜਦੋਂ ਦੋ ਘੜੀਆਂ ਬੀਤੀਆਂ ਲੰਘੀਆਂ, ਜਾਣੀ 48 ਮਿੰਟ ਲੰਘੇ ਹਨ ਬੜੀ ਛੇਤੀ, ਚੱਲਿਓ ਜਹਾਂ ਥੋ ਆਲੇ ਅਕਾਲੂ, ਕਹਿੰਦੇ ਭਾਈ ਮਰਦਾਨਾ ਜਿੱਥੇ ਭਾਈ ਕਾਲੂ ਜੀ ਦਾ ਘਰ ਉਧਰ ਨੂੰ ਚੱਲ ਪਿਆ। ਆ ਗਏ ਸ੍ਰੀ ਨਾਨਕ ਕੀ ਮਾਤਾ, ਮਰਦਾਨੇ ਦੇ ਜਾਣ ਤੋਂ ਪਹਿਲਾਂ ਅੱਗੇ ਜੋ ਗੁਰੂ ਨਾਨਕ ਸਾਹਿਬ ਦੇ ਮਾਤਾ ਜੀ ਤ੍ਰਿਪਤਾ ਜੀ, ਤ੍ਰਿਪਤਾ ਨਾਮ ਜੁਥੀ ਬਖਿਆਤਾ, ਉਹਨਾਂ ਦਾ ਨਾਮ ਮਾਤਾ ਤ੍ਰਿਪਤਾ ਜੀ ਕਰਕੇ ਪ੍ਰਗਟ ਪ੍ਰਸਿੱਧੀ ਸੀ। ਜਬ ਆਵਤ ਦੇਖਿਓ ਮਰਦਾਨਾ, ਮਾਤਾ ਤ੍ਰਿਪਤਾ ਜੀ ਨੇ ਦੂਰੇ ਆਉਂਦਿਆਂ ਭਾਈ ਮਰਦਾਨੇ ਨੂੰ ਆਉਂਦਿਆਂ ਤੱਕਿਆ ਹੈ, ਘਰ ਸੋ ਲਾ ਬਿਰਾਗ ਬਹੁ ਠਾਨਾ, ਨੇੜੇ ਆਇਆ ਗਲ ਦੇ ਨਾਲ ਮਰਦਾਨੇ ਨੂੰ ਲਾ ਕੇ ਬਹੁਤ ਹੀ ਬਿਰਾਗ ਕੀਤਾ ਹੈ। ਭਇਓ ਮੋਹ ਸਰਤਾ ਸੋ ਪ੍ਰਵਾਹ, ਇੰਨਾ ਜਿਹੜਾ ਮੋਹ ਹੈ ਨਦੀ ਦੇ ਪ੍ਰਵਾਹ ਵਾਂਗੂ ਵਗ ਪਿਆ ਹੈ। ਧੀਰਜ ਸਿਕਤਾ ਸੇਤ ਨਸਾਹ, ਇਸ ਕਰਕੇ ਮਾਤਾ ਦਾ ਜਾਂ ਧੀਰਜ ਰੂਪੀ ਰੇਤੇ ਦਾ ਪੁਲ ਜਾ ਸਭ ਨਾਸਕੀਆ ਇਸੇ ਤਰ੍ਹਾਂ ਖੁਰ ਗਿਆ ਹੈ। ਪਾਕ ਜੋ ਤਿੰਨ ਸਭ ਦੀਏ ਰੁੜਾਈ, ਮਾਤਾ ਦੇ ਬਚਨ ਰੂਪ ਘਾ ਦੇ ਚੀਲੇ ਸਭ ਕਹਿੰਦੇ ਮੋਹ ਰੂਪ ਪ੍ਰਵਾਹ ਨੇ ਰੋੜ ਦਿੱਤੇ, ਕਹੇ ਬਹੁਤ ਨਹਿ ਧੀਰ ਤਰਾਈ, ਇਸ ਤਰ੍ਹਾਂ ਕਹਿੰਦੇ ਕਹਿਤ ਕਹੇ ਬਹੁਤ ਨਹਿ ਧੀਰ ਤਰਾਈ, ਇਸ ਤਰ੍ਹਾਂ ਕਹਿੰਦੇ ਮਰਦਾਨਾ ਬਹੁਤ ਕਹਿੰਦਾ ਹੈ ਪਰ ਮਾਤਾ ਧੀਰਜ ਨਹੀਂ ਧਾਰ ਰਹੀ ਹੈ। ਸ੍ਰੀ ਨਾਨਕ ਕੋ ਭਾ ਅਨੁਰਾਗਾ, ਕਿਉਂਕਿ ਮਾਤਾ ਦਾ ਗੁਰੂ ਨਾਨਕ ਸਾਹਿਬ ਦਾ ਬੜਾ ਭਾਰੀ ਪ੍ਰੇਮ ਪਿਆਰ ਹੋਇਆ ਹੈ। ਕੀਨੋ ਜਨਨੀ ਬਹੁ ਬੈ ਰਾਗਾ, ਇਸ ਕਰਕੇ ਮਾਤਾ ਨੇ ਬਹੁਤ ਹੀ ਵਿਰਾਗ ਜਿਹਾ ਕੀਤਾ, ਬਹੁਤ ਹੀ ਅਥਰੂ ਜੇ ਕਿਰਨਾ ਕੀਤੇ ਹਨ। ਕਿਤਕ ਦੇਰ ਮਹਿ ਧੀਰਜ ਧਰ ਕੇ, ਕੋਈ ਕੁ ਸਮੇਂ ਤੋਂ ਬਾਅਦ ਕਹਿੰਦੇ ਇਸ ਤਰ੍ਹਾਂ ਧੀਰਜ ਧਾਰ ਕੇ ਮਾਤਾ ਜੀ ਨੇ ਪੂਜਨ ਲੱਗੀ ਇਸ ਬਚਨ ਉਚਾਰ ਕੇ, ਆਪਣੇ ਮੁੱਖ ਤੋਂ ਬਚਨ ਕਹਿ ਕੇ ਮਰਦਾਨੇ ਨੂੰ ਪੁੱਛਣ ਲੱਗ ਪਈ ਹੈ। ਸੁਤ ਨਾਨਕ ਕੀ ਖਬਰ ਸੁਣਾਵੋ, ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਮੇਰੇ ਪੁੱਤਰ ਦੀ ਕੋਈ ਖਬਰ ਸੁਣਾ। ਤਜਿਓ ਥਾਨ ਕੇ ਮੋਹੇ ਬਤਾਵੋ, ਮੈਨੂੰ ਦੱਸ ਵੀ ਗੁਰੂ ਨਾਨਕ ਸਾਹਿਬ ਇਸ ਪੁੱਤਰ ਨੂੰ ਮੇਰੇ ਨੂੰ ਕਿੱਥੇ ਥਾਂ ਤੇ ਛੱਡ ਕੇ ਆਇਆ ਹੈ। ਜਬ ਕੇ ਨਿਕਸੇ ਤੁਮ ਘਰ ਮਾਹੀ, ਭਾਈ ਮਰਦਾਨਾ, ਜਦੋਂ ਗੁਰੂ ਨਾਨਕ ਦੇ ਸਹਿਤ ਭਾਈ ਬਾਲੇ ਸਾਹਿਬ ਤੁਸੀਂ ਘਰ ਤੋਂ ਨਿਕਲੇ ਹੋ, ਤਬ ਕੀ ਸੁਧ ਆਈ ਕਬ ਨਾਹੀ, ਤੁਸੀਂ ਕਹਿੰਦੇ ਹੁਣ ਤੱਕ ਕੋਈ ਖਬਰਸਾਰ ਨਹੀਂ ਆਈ ਵੀ ਤੂੰ ਕਿੱਥੇ ਆ, ਗੁਰੂ ਨਾਨਕ ਸਾਹਿਬ ਕਿੱਥੇ ਹਨ। ਮਮ ਸੁਤ ਸਭ ਤਜ ਕੈ ਘਰ ਬਾਰ, ਦੇਖ ਲਾ ਭਾਈ ਮਰਦਾਨਾ, ਮੇਰਾ ਜਿਹੜਾ ਸਪੁੱਤਰ ਹੈ ਸਾਰਾ ਘਰ ਬਾਰ ਛੱਡ ਕੇ, ਭਾ ਫਕੀਰ ਕਿਆ ਹਿਰਦੈ ਵਿਚਾਰਾ, ਪੁੱਤਰ ਨੇ ਕੀ ਦੇ ਸੋਚਿਆ ਵਿਚਾਰੇ, ਕਹਿੰਦੇ ਫਕੀਰ ਹੀ ਬਣ ਗਿਆ ਹੈ। ਨਿਸ ਦਿਨ ਕਰ ਤਿਓ ਰੁਦਨ ਬਿਤਾਵੇ, ਮਰਦਾਨੇ ਮੈਂ ਆਪਣੇ ਪੁੱਤਰ ਨੂੰ ਰਾਤ ਦਿਨ ਕਹਿੰਦੇ ਰੋਂਦਿਆਂ ਬਤੀਤ ਕਰਦੀ ਹਾਂ। ਕਰ ਉਰ ਯਾਦ ਬੈਠ ਪਛਤਾਉਂ, ਦੇ ਵਿੱਚ ਪੁੱਤਰ ਨੂੰ ਯਾਦ ਕਰਕੇ ਬਹੁਤ ਪਛਤਾਵਾ ਕਰਦੀ ਹਾਂ। ਬਿਦਨੈ ਇੱਕ ਸੁਤ ਦੀਨੋ ਮੋਹੀ, ਮਰਦਾਨੇ ਪਰਮੇਸ਼ਰ ਨੇ ਇੱਕੋ ਇੱਕ ਪੁੱਤਰ ਮੈਨੂੰ ਗੁਰੂ ਨਾਨਕ ਸਾਹਿਬ ਬਖਸ਼ਿਆ ਹੈ, ਨਹਿ ਸਮੀਪ ਕਬ ਰਾਖਿਓ ਉਹੀ, ਪਰਮੇਸ਼ਰ ਨੇ ਕਹਿੰਦੇ ਮੈਨੂੰ ਕਿਤੇ ਨੇੜੇ ਨੀ ਰਹਿਣ ਦਿੱਤਾ, ਕੋਲ ਨੀ ਰਿਹਾ ਹੈ। ਦੋਹਰਾ ਕਾਲੂ ਕੇ ਤਬ ਅਜਰ ਮਹਿ, ਇਸ ਤਰ੍ਹਾਂ ਪਿਤਾ ਕਾਲੂ ਜੀ ਦੇ ਵਿਹੜੇ ਦੇ ਵਿੱਚ ਪੁੰਜ ਭਏ ਨਰ ਆਏ, ਮਰਦਾਨਾ ਜੀ ਦੇ ਆਉਣ ਕਰਕੇ ਇੱਥੇ ਦੇ ਘਰ ਦੇ ਵਿੱਚ ਬਹੁਤੇ ਲੋਕ ਇਕੱਠੇ ਹੋਏ ਆਏ ਹਨ। ਸੁਣ ਕਰ ਮਾਤਾ ਕੇ ਬਚਨ, ਉਸ ਵੇਲੇ ਭਾਈ ਮਰਦਾਨਾ ਜੀ ਨੇ ਮਾਤਾ ਜੀ ਦੇ ਬਚਨ ਸੁਣ ਕੇ, ਮਰਦਾਨਾ ਤਬ ਗਾਏ, ਉਸ ਵੇਲੇ ਮਰਦਾਨਾ ਕਹਿਣ ਲੱਗਿਆ ਹੈ, ਚੌਪਈ ਜਬ ਸੁਲਤਾਨਪੁਰੇ ਹਮ ਅਹੇ, ਉਸ ਵੇਲੇ ਜਾਣੀ ਬੁਲਾ ਜੇ ਨਾ ਢਾਲ ਢਾਲ ਮਟੋੜ ਜੇ ਨਾ, ਕਹਿੰਦਾ ਵੀ ਮਾਤਾ ਜੀ ਜਦੋਂ ਅਸੀਂ ਸੁਲਤਾਨਪੁਰ ਸਾਹਿਬ ਰਹਿੰਦੇ ਹੁੰਦੇ ਸੀ ਤਬ ਸ੍ਰੀ ਨਾਨਕ ਕੇ ਸੰਗ ਰਹੇ, ਉਸ ਵੇਲੇ ਤਾਂ ਮਾਤਾ ਜੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿੰਦੇ ਹੁੰਦੇ, ਮੈਂ ਵੀ ਭਾਈ ਬਾਲਾ ਜੀ ਵੀ, ਪੁੰਨ ਸੁਧ ਨਹਿ ਤਿਹ ਕੇ ਪਸਚਾਤੀ, ਉਦੋਂ ਬਾਅਦ ਤਾਂ ਵੀ ਕੋਈ ਖਬਰ ਸਾਰ ਨਹੀਂ ਹੈ। ਕਿਤਕੋ ਗਯੋ ਨ ਜਾਣਿਓ ਜਾਤੀ, ਨਹੀਂ ਜਾਂਦਾ ਵੀ ਗੁਰੂ ਨਾਨਕ ਸਾਹਿਬ ਜੀ ਕਿੱਧਰ ਨੂੰ ਚਲੇ ਗਏ। ਅਸਲ ਵਿੱਚ ਮਰਦਾਨੇ ਨੇ ਕੋਈ ਰਾਹ ਨਹੀਂ ਫੜਾਇਆ, ਚੁੱਪ ਚਾਪ ਹੀ ਰਿਹਾ ਸੀ। ਸੁਣ ਮਾਤਾ ਔਰ ਬਹੁ ਅਕੁਲਾਈ, ਇਸ ਤਰ੍ਹਾਂ ਮਰਦਾਨੇ ਤੋਂ ਸੁਣ ਕੇ ਮਾਤਾ ਬਹੁਤ ਘਬਰਾ ਵਿੱਚ ਆ ਗਈ, ਵਿਆਕੁਲ ਹੋ ਗਈ, ਜਨ ਬ੍ਰਿਣ ਪਾ ਕੇ ਪਾਵਕ ਲਾਈ, ਕਹਿੰਦੇ ਫੋੜਾ ਪੱਕਿਆ ਸੀ ਉਹਨੂੰ ਅੱਗ ਹੀ ਲਾਤੀ ਹੈ, ਬੋਲ ਨ ਆਵ ਬਿਕੁਲ ਤਨ ਹੋਈ, ਮਾਤਾ ਨੂੰ ਕੋਈ ਬਚਨ ਨਹੀਂ ਆਉਂਦਾ, ਸਰੀਰ ਬਹੁਤ ਕਹਿੰਦੇ ਵਿਆਕੁਲ ਜਾ ਹੋ ਗਏ। ਜਨ ਸੁਤ ਬ੍ਰਿਹ ਮੈਂ ਪਰ ਕੈ ਸੋਈ, ਨੇ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਪੈ ਕੇ ਸੋਈ ਗਈ, ਐਸੀ ਬੇਹੋਸ਼ ਹੋ ਗਈ ਹੈ ਮਾਂ। ਇੱਕ ਤਾਂ ਬ੍ਰਿਧ ਹੀਨ ਬਲ ਦੇਹੀ, ਭਾਈ ਬਾਲਾ ਜੀ ਕਹਿੰਦੇ ਇੱਕ ਤਾਂ ਮਾਤਾ ਦਾ ਸਰੀਰ ਬਿਰਧ ਹੋ ਚੁੱਕਿਆ, ਦੂਜਾ ਕਹਿੰਦੇ ਸਰੀਰ ਦਾ ਜਿਹੜਾ ਬਲ ਤੋਂ ਬਿਨਾ ਹੈ, ਪੁੰਨ ਨਾ ਪਾਏ ਸੁਧ ਤਾਤ ਸਨੇਹੀ, ਦੂਜਾ ਮਰਦਾਨੇ ਰਾਹੀਂ ਆਪਣੇ ਪੁੱਤਰ ਪ੍ਰੇਮ ਦੀ ਖਬਰ ਸਾਰ ਨਹੀਂ ਪਾ ਰਹੇ, ਉਹਨੂੰ ਰਾਹ ਨਹੀਂ ਦੱਸ ਰਿਹਾ ਕੋਈ, ਜਾਣਤ ਹੁਤੀ ਸੰਗ ਮਰਦਾਨਾ। ਹਾਂ ਮਾਤਾ ਤ੍ਰਿਪਤਾ ਕਹਿਣ ਲਈ ਮੈਂ ਸਮਝਦੀ ਸੀ ਵੀ ਗੁਰੂ ਨਾਨਕ ਸਾਹਿਬ ਪੁੱਤਰ ਦੇ ਨਾਲ ਭਾਈ ਮਰਦਾਨਾ ਰਹਿ ਰਿਹਾ, ਤਿੰਨ ਅਸ ਦੁੱਖ ਦਾ ਬਚਨ ਬਖਾਨਾ, ਪੁੱਛਿਆ ਵੀ ਤੂੰ ਖਬਰਸਾਰ ਦੱਸ ਵੀ ਮਹਾਰਾਜ ਕਿੱਥੇ, ਇਹਨੇ ਵੀ ਦੁੱਖ ਦੇਣ ਵਾਲਾ ਬਚਨ ਕਿਹਾ ਮੈਨੂੰ, ਜਿਉਂ ਸੁਖ ਤੰਗ ਮਰਮ ਦੇ ਭੇਦਾ, ਜੀ ਜਿਉ ਸੁਖ ਤੰਗ ਮਰਮ ਦੇ ਭੇਦਾ, ਇਸ ਤਰ੍ਹਾਂ ਕਹਿੰਦੇ ਜਿਹੜਾ ਤੀਰ ਹੈ ਬਹੁਤ ਨਰਮ ਸਥਾਨ ਨੂੰ ਬਿੰਨ ਦਿੰਦਾ ਹੈ, ਪਰੀ ਬਿਵਰਨ ਹੋਏ ਅਤ ਖੇਦਾ, ਇਸ ਤਰ੍ਹਾਂ ਮਾਂ ਕਹਿੰਦੇ ਹੋਰ ਹੀ ਰੰਗ ਦੀ ਹੋ ਕੇ ਬਹੁਤ ਦੁੱਖ ਸਿਹਤ ਉੱਥੇ ਪੈ ਗਈ, ਲਿਟਕੀ ਧਰਤੀ ਤੇ, ਕਿਤਕ ਬਾਰ ਮਹਿ ਪੁੰਨ ਸੁਧ ਆਈ, ਕੁਝ ਕੁ ਸਮੇਂ ਤੋਂ ਬਾਅਦ ਜਦੋਂ ਮਾਤਾ ਨੂੰ ਹੋਸ਼ ਜੀ ਆਈ, ਲੋਚਨ ਤੇ ਆਨਸੁਨ ਜਲ ਜਾਈ, ਨੇਤਰਾਂ ਵਿੱਚੋਂ ਪਸ਼ੂਆਂ ਦਾ ਪਾਣੀ ਜਾ ਰਿਹਾ ਹੈ। ਚਤੁਰ ਘਟੀ ਬੈਠਿਓ ਮਰਦਾਨਾ, ਇਹ ਤਰਪਾਈ ਮਰਦਾਨਾ ਚਾਰ ਘੜੀਆਂ ਮਾਤਾ ਤ੍ਰਿਪਤਾ ਕੋਲ ਬੈਠਾ ਹੈ। ਕੁਨ ਉੱਠ ਚੱਲਿਓ ਪ੍ਰਭੂ ਜਿਹ ਥਾਨਾ, ਚੁੱਪ ਚੁਪਾਤਾ ਹੈ ਜਿੱਥੇ ਗੁਰੂ ਮਹਾਰਾਜ ਭਾਈ ਬਾਲਾ ਜੀ ਦੇ ਖੂਹ ਤੇ ਬੈਠੇ, ਉਧਰ ਨੂੰ ਉੱਠ ਕੇ ਚੱਲ ਪਿਆ ਹੈ। ਤਬ ਤ੍ਰਿਪਤਾ ਔਰ ਧੀਰਜ ਧਰ ਕੇ, ਮਰਦਾਨਾ ਚੱਲਿਆ ਨਾ ਚੁੱਪ ਚੁਪਾਤਾ, ਮਾਤਾ ਜੀ ਨੇ ਹਿਰਦੇ ਵਿੱਚ ਧੀਰਜ ਧਾਰ ਲਿਆ ਹੈ। ਇਸ ਬਿਲੋਕ ਔਰ ਰਹੀ ਵਿਚਾਰ ਕੇ, ਮਰਦਾਨੇ ਨੂੰ ਬਾਰ ਬਾਰ ਨੂੰ ਜਾਂਦਾ ਦੇ ਕੇ ਹਿਰਦੇ ਵਿੱਚ ਸੋਚ ਵਿਚਾਰ ਕਰਨ ਲੱਗ ਪਈ। ਵਹਿਰ ਚੱਲਿਓ ਉੱਠ ਤੂਰਨ ਜਿਹਵਾ, ਇਹ ਭਾਈ ਮਰਦਾਨਾ ਕਹਿੰਦੇ ਉੱਠ ਕੇ ਜਿੱਧਰ ਨੂੰ ਆ ਬਾਹਰ ਨੂੰ ਚੱਲ ਪਿਆ ਨਾ, ਹੋਏ ਹੋਏ ਆਤਮਜ ਮੇਰੋ ਤਿਹਵਾ, ਮਾਨ ਜਾ ਲੱਗਦਾ ਵੀ ਮੇਰਾ ਸਪੁੱਤਰ ਉੱਥੇ ਹੀ ਹੋਏਗਾ ਜਿੱਧਰ ਇਹ ਬਾਹਰ ਨੂੰ ਹੁਣ ਜਾਂਦਾ ਹੈ। ਬਹੁਤ ਦਿਨ ਬੀਤੇ ਆਇਓ ਘਰ ਮਾਹੀ, ਕਿਉਂਕਿ 12 ਸਾਲ ਬੀਤ ਗਏ ਆ, ਫਿਰ ਮਰਦਾਨਾ ਘਰ ਵਿੱਚ ਆਇਆ। ਬਾਸੁਰ ਰਹਿਓ ਏਕ ਭੀ ਨਾਹੀ, ਇੱਕ ਦਿਨ ਵੀ ਭਾਈ ਮਰਦਾਨਾ ਘਰ ਵਿੱਚ ਨਹੀਂ ਰਿਹਾ ਤੇ ਹੁਣ ਇਹ ਉੱਧਰ ਨੂੰ ਤੁਰ ਪਿਆ ਬਾਰ ਬਾਰ ਨੂੰ। ਦੋਹਰਾ ਇਸ ਬਿਧ ਜਨਨੀ ਮਨ ਗੁਣਤ, ਕਿਉਂ ਮਾਤਾ ਆਪਣੇ ਮਨ ਵਿੱਚ ਵਿਚਾਰ ਰਹੀ ਹੈ। ਮਧੁਰ ਅਸਨਲੇ ਓਲ, ਮਰਦਾਨਾ ਜਾਂਦਾ ਉੱਥੇ ਬਾਹਰ ਮਹਾਰਾਜ ਹੋਣਗੇ, ਕਦੇ ਮਿੱਠੇ ਭੋਜਨ ਆਪਣੇ ਕੋਲ ਲੈ ਲੇ ਝੋਲੀ ਵਿੱਚ। ਤੂਰਨ ਗਮਨੀ ਧਾਏ ਕਰ, ਕਹਿੰਦੇ ਬੜੀ ਛੇਤੀ ਚੱਲੀ ਹੈ ਦੌੜ ਕੇ। ਲੀਨੇ ਰੁਚਰ ਨਿਚੋਲ, ਜਾਂਦਿਆਂ ਹੋਇਆ ਚੰਗੇ ਸੋਹਣੇ ਸੋਹਣੇ ਕੱਪੜੇ ਬਸਤਰ ਵੀ ਲੈ ਲੇ ਪਾਵ ਪੂਣ ਲਈ। ਚੌਪਈ ਮਿਲੀ ਗੈਲ ਮੈਂ ਜਹ ਮਰਦਾਨਾ, ਤੇ ਮਰਦਾਨਾ ਹੌਲੀ ਹੌਲੀ ਜਾ ਰਿਹਾ ਸੀ। ਮਾਤਾ ਜੀ ਕਹਿੰਦੇ ਜਾ ਮੇਰੀ ਨਾਲ ਹੀ। ਆਤੁਰ ਹੋਇਆ ਘਰ ਬਚਨ ਬਖਾਨਾ, ਬਹੁਤ ਹੀ ਵਿਆਕਲ ਸਹਿਤ ਵਿਆਕਲ ਹੋ ਕਿਉਂ ਬਚਨ ਕਿਹਾ ਮਰਦਾਨੇ ਨੂੰ। ਸੁਤ ਨਾਨਕ ਸੋ ਮੇਲੋ ਮੋਕੋ, ਇਹ ਵੀ ਮਰਦਾਨੇ ਮੇਰੇ ਪੁੱਤਰ ਦੇ ਨਾਲ ਮੈਨੂੰ ਮੇਲ ਦੇ। ਸੁਧ ਮਰਦਾਨੇ ਹੈ ਕਹੋ ਤੋ ਕੋ, ਮਰਦਾਨੇ ਜੇ ਗੁਰੂ ਨਾਨਕ ਸਾਹਿਬ ਜੀ ਤੈਨੂੰ ਖਬਰ ਸਾਰਾ ਤੇ ਮੈਨੂੰ ਦੱਸ ਦੇ। ਬਹੁਤ ਬਰਖ ਭੇ ਦੇਖਿਓ ਨਾਹੀ, ਬਹੁਤ ਸਾਲ ਹੋ ਗਏ ਮੈਂ ਆਪਣੇ ਪੁੱਤਰ ਨੂੰ ਤੱਕਿਆ ਨਹੀਂ। ਮੋਹ ਵੱਡਿਓ ਆਤਸ਼ਾ ਮਨ ਮਾਹੇ, ਮਰਦਾਨੇ ਮੇਰੇ ਮਨ ਵਿੱਚ ਪੁੱਤਰ ਨੂੰ ਦੇਖਣ ਵਾਸਤੇ ਬਹੁਤਾ ਮੋਹ ਵਧਿਆ ਹੋਇਆ। ਸੁਣ ਮਰਦਾਨੇ ਤੂਸ਼ਨ ਕੀਨ, ਤੇ ਉਸ ਵੇਲੇ ਹੁਣ ਮਰਦਾਨੇ ਨੂੰ ਸਤਿਗੁਰੂ ਜੀ ਨੇ ਕਹਿ ਕੇ ਭੇਜਿਆ ਵੀ ਤੂੰ ਕੋਈ ਖਬਰਸਾਰ ਨੀ ਸਾਡੀ ਦੱਸਣੀ, ਜਿਸ ਕਰਕੇ ਮਾਤਾ ਦਾ ਵਚਨ ਸੁਣ ਕੇ ਮਰਦਾਨੇ ਨੇ ਚੁੱਪੀ ਕਰ ਲਈ। ਗੁਰ ਭੈ ਲਖੇ ਉਹਨਾਂ ਉੱਤਰ ਦੀਨ, ਗੁਰੂ ਮਹਾਰਾਜ ਦਾ ਡਰ ਜਾਣਿਆ ਵੀ ਉਹ ਕਹਿਣਗੇ ਤੈਨੂੰ ਕਿਹਾ ਸੀ ਵੀ ਤੂੰ ਦੱਸਣਾ ਨੀ, ਕਿਉਂ ਦੱਸਿਆ, ਜਿਸ ਕਰਕੇ ਕਹਿੰਦੇ ਚੁੱਪੀ ਰਿਹਾ ਹੈ। ਜਨਨੀ ਜਾਣ ਗਈ ਤੇ ਬਾਤਾ, ਮਾਤਾ ਸਿਆਣੀ ਸੀ ਚਟਵਟੀ ਸਾਰੀ ਗੱਲ ਸਮਝ ਗਈ ਹੈ। ਚੱਲੀ ਤਬਹਿ ਤਿਹ ਕੇ ਪਸਚਾਤਾ, ਮਰਦਾਨੇ ਨੂੰ ਮਾਰਨ ਨੇ ਰੋਕਿਆ ਹੋਊਗਾ ਵੀ ਸਾਡੇ ਸਨ, ਜਿਸ ਕਰਕੇ ਪਿੱਛੇ ਪਿੱਛੇ ਚੱਲ ਪਈ ਇਹਦੇ। ਜਹ ਬੈਠੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਬੈਠ ਰਹੇ ਸਜ ਰਹੇ। ਪਹੁੰਚਤ ਭੇ ਤੇ ਹਕੂਪ ਸਮੀਪਾ, ਭਾਈ ਮਰਦਾਨਾ ਜੀ ਮਾਤਾ ਜੀ ਉਹ ਖੂਹ ਦੇ ਨੇੜੇ ਜਾ ਪਹੁੰਚੇ। ਦੋਹਰਾ ਮਾਤ ਬਿਲੋਕੀ ਦੂਰ ਤੇ, ਜਦੋਂ ਗੁਰੂ ਨਾਨਕ ਸਾਹਿਬ ਨੇ ਦੂਰੋਂ ਹੀ ਮਾਤਾ ਜੀ ਨੂੰ ਆਉਂਦਿਆਂ ਤੱਕਿਆ, ਤੂਰਨ ਉੱਠ ਸੁਖਦਾਏ, ਸੁਖ ਦੇਣ ਵਾਲੇ ਸਤਿਗੁਰੂ ਜੀ ਬੜੀ ਛੇਤੀ ਉੱਠ ਖੜੋਤੇ। ਚਰਨ ਬੰਦਨਾ ਸੀਸ ਧਰ, ਕਹਿੰਦੇ ਚਰਨਾ ਕਮਲਾਂ ਤੇ ਆ ਕੇ ਆਪਣਾ ਸੀਸ ਰੱਖ ਦਿੱਤਾ ਮਾਤਾ ਦੇ। ਕੀਨੀ ਆਗੇ ਆ ਇਸ ਨਾਲ ਕੇ ਚਰਨਾ ਕਮਲਾਂ ਤੇ ਨਮਸਕਾਰ ਵੀ ਕੀਤੀ ਹੈ। ਚੌਪਈ ਕੌਰੀ ਭਰ ਨਾਨਕ ਕੋ ਜਨਨੀ, ਉਸ ਵੇਲੇ ਮਾਤਾ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਜੱਫੀ ਵਿੱਚ ਭਰ ਲਿਆ, ਗਲਵੱਚੀ ਚ ਲੈ ਲਿਆ। ਰੋਦਨ ਕਰਤ ਨ ਜਾਈ ਗਨਨੀ, ਹਾਂ ਇਸ ਤਰ੍ਹਾਂ ਰੋਣਾ ਕਰ ਰਹੀ ਹੈ, ਕਹਿੰਦੇ ਵਿਚਾਰ ਕੇ ਦੱਸੀ ਨੀ ਸਾਸੂ ਦੀ ਕਿਵੇਂ ਰੋ ਰਹੀ ਹੈ। ਚੱਲਿਓ ਬਿਲੋਚਨ ਤੇ ਬਹੁ ਨੀਰੰ, ਵਿਰਾਗ ਕਰਕੇ ਵਿਛੋੜੇ ਕਰਕੇ ਨੇਤਰਾਂ ਵਿੱਚੋਂ ਬਹੁਤਾ ਕਹਿੰਦੇ ਪਾਣੀ ਚੱਲ ਰਿਹਾ ਹੈ। ਸੁਤ ਬਿਰ ਹਾਲਨ ਜਾਣਕਾਰ ਸੀਰੰ, ਇਸ ਤਰ੍ਹਾਂ ਜਿਹੜਾ ਵਿਛੋੜੇ ਦੀ ਅੱਗ ਹੈ ਮਾਨੋ ਇਸ ਤਰ੍ਹਾਂ ਮਾਤਾ ਅੱਜ ਦਰਸ਼ਨ ਕਰਕੇ ਠੰਡਾ ਕਰ ਲਈ ਬੁਝਾ ਰਹੀ ਹੈ। ਅਸ਼ਰੂ ਪਾਤ ਸੋ ਵਸਤਰ ਭਿਗੋਏ, ਅੱਖਾਂ ਦੇ ਅਥਰੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਵਸਤਰ ਮਾਂ ਨੇ ਭਿਉਂ ਦਿੱਤੇ ਹਨ। ਜੋ ਦੇਖਤ ਸੋ ਗਦ ਗਦ ਹੋਏ, ਜਿਹੜਾ ਗੁਰੂ ਨਾਨਕ ਸਾਹਿਬ ਦੇ ਮਾਤਾ ਦਾ ਉਹ ਇਸ ਤਰ੍ਹਾਂ ਹਾਲ ਦੇਖ ਰਿਹਾ, ਉਹਦਾ ਵੀ ਕੰਠ ਰੁਕ ਰਿਹਾ, ਗਲਾ ਭਰ ਰਿਹਾ ਹੈ। ਕੌਰੀ ਤੇ ਸੁਤ ਕੋ ਨਹਿ ਤਜਈ। ਮਾਤਾ ਜੀ ਗੁਰੂ ਨਾਨਕ ਸਾਹਿਬ ਸਪੁੱਤਰ ਨੂੰ ਆਪਣੀ ਗਲਵਕੜੀ ਜਪੀ ਤੋਂ ਛੱਡ ਨਹੀਂ ਰਹੇ। ਅਧਕ ਬਿਰਹੋ ਤੇ ਮਿਲਤ ਨਾ ਰਜਈ। ਬਹੁਤਾ ਵਿਛੋੜੇ ਕਰਕੇ ਮਿਲਦੀ ਹੋਈ ਅੱਜ ਰਜਦੀ ਤ੍ਰਿਪਤੀ ਨਹੀਂ ਆ ਰਹੀ ਹੈ। ਬਦਨ ਬਿਲੋਕਤ ਸੂੰਗਤ ਮਾਥਾ। ਹਾਂ, ਮਹਾਰਾਜ ਦਾ ਕਿਤੇ ਮੁੱਖ ਵੇਖ ਰਹੀ ਹੈ, ਕਿਤੇ ਮੱਥਾ ਚੁੰਮ ਰਹੀ ਹੈ। ਕਰਤ ਨੇਹ ਸਿਰ ਫੇਰਤ ਹਾਥਾ। ਬਹੁਤਾ ਮੋਹ ਪਿਆਰ ਜਾ ਕਰਕੇ ਸਿਰ ਤੇ ਹੱਥ ਫੇਰ ਰਹੀ ਹੈ। ਹੁਤੀ ਬ੍ਰਿਧ ਬਲ ਤੇ ਤਨ ਹੀਨਾ। ਕਿਉਂਕਿ ਬ੍ਰਿਧ ਸਰੀਰ ਸੀ, ਜਿਸ ਕਰਕੇ ਸਰੀਰ ਕਹਿੰਦੇ ਬਲ ਤੋਂ ਰਹਿਤ ਹੋਇਆ ਹੋਇਆ। ਪੁਨ ਸਮੀਪ ਬੈਸੀ ਸੁਖ ਲੀਨਾ। ਫੇਰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਮਾਤਾ ਬੈਠ ਗਈ ਹੈ, ਸੁਖ ਲੈ ਰਹੀ ਹੈ। ਜਬ ਕਾਲੂ ਨੇ ਸੁਧ ਇਉਂ ਪਾਈ। ਇਧਰ ਜਦੋਂ ਪਿਤਾ ਕਾਲੂ ਜੀ ਨੇ ਇਸ ਤਰ੍ਹਾਂ ਦੀ ਖਬਰ ਪਾਈ, ਬੈਸਿਓ ਬਹਿਰ ਤਾਤ ਮਮ ਆਈ। ਮੇਰੇ ਸਪੁੱਤਰ ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਪਰ ਬਾਹਰ ਬਾਹਰ ਆ ਕੇ ਬੈਠ ਗਏ। ਤਤਸ਼ਿਨ ਜੀਨ ਤੁਰੰਗਨ ਪਾਵਾ। ਸਵੇਰੇ ਸੁਣ ਕੇ ਝੱਟ ਪਰ ਘੋੜੀ ਉੱਪਰ ਕਾਠੀ ਪਾਈ ਇਸਨੇ। ਹੋਇ ਅਰੂਢ ਤੂਰਨ ਤਬ ਆਵਾ। ਘੋੜੀ ਇਸੇ ਸਵਾਰ ਹੋ ਕੇ ਬੜੀ ਛੇਤੀ ਆਇਆ ਹੈ। ਪਿਤਾ ਬਿਲੋਕ ਉੱਠੇ ਦੁੱਖ ਕੰਦਨ। ਦੁੱਖਾਂ ਨੂੰ ਕੱਟਣ ਵਾਲੇ ਵੀ ਪਿਤਾ ਆ ਰਿਹਾ ਹੈ ਤੇ ਆਪ ਜੀ ਉੱਠ ਖੜੋਤੇ ਨੇ। ਪਦ ਅਰਬਿੰਦ ਕਰਤ ਭੇ ਬੰਦਨ। ਪਿਤਾ ਦੇ ਕੋਲ ਜਾ ਕੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ। ਪੜਵਾ ਤੇ ਉਤਰਿਓ ਤਤਕਾਲਾ। ਸੇੜੇ ਪਿਤਾ ਕਾਲੂ ਜੀ ਬੜੀ ਛੇਤੀ ਘੋੜੀ ਤੋਂ ਹੇਠਾਂ ਉਤਰੇ। ਗਰਸੋਂ ਲਾਇਓ ਪ੍ਰੇਮ ਵਿਸਾਲਾ। ਬਹੁਤ ਹੀ ਪ੍ਰੇਮ ਪਿਆਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਗਲ ਨਾਲ ਲਗਾ ਰਿਹਾ ਹੈ। ਜਨ ਬਹੁ ਭੁੱਖੇ ਮਿਲਿਓ ਆਹਾਰਾ। ਬਹੁਤ ਸਮੇਂ ਤੋਂ ਜਿਵੇਂ ਕੋਈ ਭੁੱਖਾ ਪੁਰਸ਼ ਹੋਵੇ, ਉਹਨੂੰ ਚੰਗਾ ਵਧੀਆ ਛਕਣ ਲਈ ਭੋਜਨ ਮਿਲ ਜਾਵੇ। ਮਰਤਿਓ ਪਿਆਸੇ ਪਾਇਓ ਬਾਰਾ। ਜਿਵੇਂ ਕਹਿੰਦੇ ਤੇ ਨਾਲ ਕੋਈ ਧਿਆਇਆ ਮਰ ਰਿਹਾ, ਉਹਨੂੰ ਠੰਡਾ ਪਾਣੀ ਮਿਲ ਜਾਏ, ਉਹ ਜਿਵੇਂ ਕਹਿੰਦੇ ਖੁਸ਼ ਹੋ ਜਾਂਦਾ, ਖੁਸ਼ ਹੋ ਗਿਆ। ਨੀਰ ਵਿਮੋਚਤ ਲੋਚਨ ਦਰ ਤੇ। ਇਸ ਨੇਤਰਾਂ ਦੇ ਦਰ ਤੋਂ ਇਸ ਤਰ੍ਹਾਂ ਨੇਤਰਾਂ ਪਾਣੀ ਸੁੱਟ ਰਿਹਾ, ਥਰੂ ਗਿਰ ਰਿਹਾ ਪਿਤਾ। ਗਦ ਗਦ ਬੋਲਿਓ ਜਾ ਇਨ ਗਰ ਤੇ। ਹਾਂ, ਕਹਿੰਦੇ ਗਦ ਗਦ ਬਾਣੀ ਹੋ ਗਈ, ਗਲੇ ਤੋਂ ਬੋਲ ਨੀ ਜਰਾ, ਕੰਠ ਰੁਕ ਗਿਆ ਪਿਤਾ ਦਾ। ਅਪਰ ਲੋਕ ਸੁਣ ਕਰ ਬਹੁ ਆਏ। ਹੋਰ ਜਿਹੜੇ ਰਾਜ ਭਾਏ ਤਲਵੰਡੀ ਦੇ ਲੋਕ ਸੀ, ਉਹ ਵੀ ਸੁਣ ਸੁਣ ਕੇ ਉੱਥੇ ਆਏ। ਮਿਲੈ ਭਾਉ ਧਰ ਹਰਖ ਵਡਾਏ। ਗੁਰੂ ਮਹਾਰਾਜ ਨੂੰ ਪ੍ਰੇਮ ਧਾਰ ਕੇ ਮਿਲਦੇ ਆ, ਬੜਾ ਖੁਸ਼ੀਆਂ ਆਨੰਦ ਵਧਾ ਰਹੇ। ਬੈਠ ਗਏ ਸਭ ਤਿਸ ਹੀ ਥਾਈ। ਹਾਂ, ਭਾਈ ਬਾਲਾ ਜੀ ਦੇ ਖੂਹ ਦੇ ਉੱਪਰ ਹੀ ਕਹਿੰਦੇ ਸਾਰੇ ਉਸ ਥਾਂ ਬੈਠ ਗਏ ਹਨ। ਚੌਹਦਿਸ਼ ਮੱਧ ਬੇਦੀ ਕੁਰ ਲਾਈ। ਮਹਾਰਾਜ ਵਿਚਕਾਰ ਹੈ, ਬਾਕੀ ਸਾਰੇ ਚਾਰ ਛਪੇਰੇ ਬੈਠ ਰਹੇ। ਦੇਖ ਪ੍ਰੇਮ ਬਹੁ ਕੋਏ ਨ ਬੋਲਾ। ਹਾਂ, ਪ੍ਰੇਮ ਪਿਆਰ ਦੇਖ ਕੇ ਕੋਈ ਮਾਈ ਭਾਈ ਬੱਚ ਨਹੀਂ ਬੋਲਿਆ। ਇੱਕ ਘਟਕਾ ਲੱਗ ਰਹੇ ਅਡੋਲਾ। ਘੜੀ ਤੱਕ 24 ਮਿੰਟ ਤੱਕ ਸਭ ਅਡੋਲ ਹੋ ਕੇ ਚੁੱਪ ਚਾਪ ਹੋ ਕੇ ਬੈਠੇ ਰਹੇ। ਧ੍ਰਿਤ ਧਰ ਤ੍ਰਿਪਤਾ ਗਿਰਾ ਉਚਾਰੀ। ਅਗੀਰੀ 24 ਮਿੰਟਾਂ ਤੋਂ ਬਾਅਦ ਮਾਤਾ ਤ੍ਰਿਪਤਾ ਨੇ ਧੀਰ ਉਤਾਰ ਕੇ ਬਚਨ ਕਿਹਾ। ਵਾਰ ਵਾਰ ਸੁਤ ਤੋਂ ਪਰ ਵਾਰੀ। ਇਸ ਪੁੱਤਰ ਗੁਰੂ ਨਾਨਕ ਸਾਹਿਬ, ਮੈਂ ਤੁਹਾਡੇ ਉੱਪਰ ਵਾਰ ਵਾਰ ਵਾਰ ਨੇ ਜਾਂਦੀ ਹਾਂ। ਦੋਹਰਾ ਦਰਸ਼ਨ ਦੀਨੋ ਆਨਕ। ਇਸ ਪੁੱਤਰ, ਮੈਨੂੰ ਆ ਕੇ 12 ਸਾਲ ਤੋਂ ਬਾਅਦ ਦਰਸ਼ਨ ਬਖਸ਼ੇ ਹੈ। ਮੋਕੋ ਕੀਓ ਨਿਹਾਲ। ਪੁੱਤਰ ਦਰਸ਼ਨ ਦੇ ਕੇ ਮੈਨੂੰ ਨਿਹਾਲੋ ਨਿਹਾਲ ਕਰ ਦਿੱਤਾ। ਨਿਸ ਬਾਸੁਰ ਤਬ ਹੇਤ ਤੇ। ਇਸ ਪੁੱਤਰ, ਦਿਨ ਰਾਤ ਤੇਰੇ ਮੋਹ ਕਰਕੇ ਚਿੰਤਾ ਤੁਰ ਬੇਹਾਲ। ਮੈਂ ਤਾਂ ਕਹਿੰਦੇ ਚਿੰਤਾ ਨਾਲ ਵਿਆਕਲ ਹੋ ਕੇ ਹਾਲੋਂ ਬੇਹਾਲ ਹੋ ਜਾਂਦੀ ਸੀ। ਚੌਪਈ ਇੱਕ ਸੁਤ ਹਮਰਾ ਦੂਜੋ ਨਾਹੀ। ਕਿਉਂਕਿ ਗੁਰੂ ਨਾਨਕ ਸਾਹਿਬ, ਇੱਕੋ ਇੱਕ ਸਪੁੱਤਰ ਹੈ ਤੁਸੀਂ ਸਾਡੇ, ਦੂਜਾ ਕੋਈ ਹੋਰ ਹੈ ਨੀ ਤੁਹਾਡੇ ਵਰਗਾ। ਘਰ ਤਾਜ ਰਲਿਓ ਫਕੀਰਨ ਮਾਹੀ। ਮਹਾਰਾਜ, ਤੁਸੀਂ ਘਰ ਛੱਡ ਕੇ ਫਕੀਰਾਂ ਵਿੱਚ ਰਲ ਗਏ ਹੋਏ ਹੋ। ਭਏ ਅਧੀਰ ਬਸੂਰਤ ਸਦਾ। ਇਸ ਕਰਕੇ ਤੀਰ ਤੋਂ ਰਹਿਤ ਹੋ ਕੇ ਅਸੀਂ ਦੋਵੇਂ ਜੂ ਝੂਰਦੇ ਹਾਂ। ਅਬ ਲਾਖਤ ਦਰਸ਼ਨ ਹੋਇਆ ਕਦਾ ਦੇਖ ਲੋ ਕਹਿੰਦੇ ਚਾਹੁੰਦਿਆਂ ਚਾਹੁੰਦਿਆਂ ਫਿਰ ਵੀ ਕਦੇ ਕਦੇ ਦਰਸ਼ਨ ਤੁਹਾਡੇ ਹੁੰਦੇ ਸਨ। ਬਹੁਤ ਬਰਖ ਬੀਤੇ ਤੁਝ ਗਏ ਇਸ ਪੁੱਤਰ 12 ਸਾਲ ਹੋ ਗਏ ਤੁਹਾਨੂੰ ਗਿਆ ਹੋਇਆ ਦੇਸ਼ ਵਿਦੇਸ਼ ਫਿਰੇ ਅਬ ਆਏ ਹੁਣ ਕਹਿੰਦੇ ਦੇਸਾਂ ਪ੍ਰਦੇਸਾਂ ਵਿੱਚ ਫਿਰ ਕੇ ਆਏ ਆ ਕਿਤੇ ਅਵ ਲੋਕਤ ਆਨੰਦ ਵਿਸਾਲਾ ਸਾਨੂੰ ਹੁਣ ਦੇਖ ਕੇ ਬੜਾ ਭਾਰੀ ਆਨੰਦ ਹੋ ਰਿਹਾ ਹੈ ਜਿਉਂ ਕੁਸ਼ਲਿਆ ਰਾਮ ਕਿਰਪਾਲਾ 12 ਸਾਲ ਤੋਂ ਬਾਅਦ ਕਹਿੰਦੇ ਰਾਮ ਜੀ ਮਾਤਾ ਕੁਸ਼ਲਿਆ ਦੇ ਘਰ ਅਯੁੱਧਿਆ ਵਿੱਚ ਆਏ ਸੀ ਦੇਖ ਕੇ ਰਾਮ ਦੇ ਆਉਣ ਕਰਕੇ ਕੁਸ਼ਲਿਆ ਨੂੰ ਅਸੰਦ ਹੋਇਆ ਸੀ ਇਸ ਤਰ੍ਹਾਂ ਅੱਜ ਮੈਂ ਮਾਂ ਨੂੰ ਤੁਹਾਨੂੰ ਤੱਕ ਕੇ ਆਨੰਦ ਹੋ ਰਿਹਾ ਹੈ ਮੈਂ ਵਾਰੀ ਸੁੱਤ ਤੋਂ ਪਰ ਵਾਰੀ ਇਸ ਕਰਕੇ ਮੈਂ ਬਾਰਨੇ ਜਾਣਿਆ ਪੁੱਤਰ ਤੇਰੇ ਉੱਪਰ ਸਦਕੇ ਜਾਨੀ ਬਾਰਨੇ ਹੁੰਦੀ ਵਾਰ ਵਾਰ ਕਹਿ ਗੁਰ ਮਹਿਤਾਰੀ ਗੁਰੂ ਮਹਾਰਾਜ ਦੀ ਮਾਤਾ ਬਾਰੋਂ ਬਾਰ ਕਹੀ ਜਾਂਦੀ ਵੀ ਵਾਰਨੇ ਜਾਨੀ ਹੈ ਸਦਕੇ ਜਾਨੀ ਤੁਹਾਡੇ ਇਸ ਪ੍ਰਕਾਰ ਕੇ ਬਚਨ ਸੁਣੇ ਜਬ ਇਸ ਤਰ੍ਹਾਂ ਦੇ ਜਦੋਂ ਬਚਨ ਸੁਣੇ ਮਹਾਰਾਜ ਨੇ ਵੀ ਮਾਤਾ ਕਹੀ ਜਾਂਦੀ ਤੁਹਾਡੇ ਤੋਂ ਵਾਰਨੇ ਜਾਨੀ ਸਦਕੇ ਜਾਨੀ ਬਾਰ ਬਾਰ ਮੁਖਤ ਸ਼ਬਦ ਉਚਾਰਤ ਭੇ ਤਬ ਉਸ ਵੇਲੇ ਗੁਰੂ ਮਹਾਰਾਜ ਨੇ ਆਪਣੇ ਮੁਖੋਂ ਇੱਕ ਸ਼ਬਦ ਉਚਾਰਨ ਕੀਤਾ ਵੀ ਜਿਸ ਵਿੱਚ ਵੀ ਮਾਤਾ ਕਹਿੰਦੇ ਮੈਂ ਤੁਹਾਡੇ ਤੋਂ ਵਾਰਨੇ ਜਾਨੀ ਹੈ ਤੇ ਮਹਾਰਾਜ ਇਸ ਸ਼ਬਦ ਵਿੱਚ ਕਹਿ ਰਹੇ ਵੀ ਹੇ ਪਰਮੇਸ਼ਰ ਅਸੀਂ ਤੇਥੋਂ ਵਾਰਨੇ ਸਦਕੇ ਜਾਨੇ ਰਾਗ ਵੱਡ ਹੰਸ ਮਹੱਲਾ ਪਹਿਲਾ ਘਰ ਪਹਿਲਾ ਅਮਲੀ ਅਮਲ ਨਾ ਅੰਬੜ ਕਹਿੰਦੇ ਹੇ ਮਾਤਾ ਜਿਹੜਾ ਅਮਲੀ ਪੁਰਸ਼ ਹੈ ਨਾ ਅਮਲ ਖਾਣ ਵਾਲਾ ਜੇ ਸਮੇਂ ਅਨੁਸਾਰ ਉਹਨੂੰ ਅਮਲ ਕਹਿੰਦੇ ਪੁੱਜੇ ਨਾ ਅਮਲ ਨਾ ਮਿਲੇ ਫਿਰ ਔਖਾ ਹੋ ਜਾਂਦਾ ਉਹਦੀ ਪੂਜਨੀ ਭੁੱਲ ਜਾਂਦੀ ਮੱਛੀ ਨੀਰ ਨਾ ਹੋਏ ਇਸੇ ਤਰ੍ਹਾਂ ਜਿਹੜੀ ਕੋਈ ਮੱਛੀ ਹੈ ਜੇ ਉਹਨੂੰ ਪਾਣੀ ਨਾ ਪ੍ਰਾਪਤ ਹੋਵੇ ਉਹਦਾ ਮਰਨਾ ਹੁੰਦਾ ਜੋ ਰੱਤੇ ਸਹਿ ਆਪਣੇ ਇਸੇ ਤਰ੍ਹਾਂ ਮਾਤਾ ਜੋ ਆਪਣੇ ਮਾਲਕ ਦੇ ਨਾਮ ਵਿੱਚ ਰੱਤੇ ਰਹਿੰਦੇ ਹੈ ਤਿੰਨ ਭਾਵ ਹੈ ਸਭ ਕੋਈ ਭਾਵੇਂ ਸਭ ਕੋਈ ਪਦਾਰਥ ਲਿਆ ਕੇ ਦੇਵੇ ਉਹਨਾਂ ਵਾਸਤੇ ਕੁਝ ਨਹੀਂ ਹੈ ਉਹਨਾਂ ਨੂੰ ਤਾਂ ਜੇ ਵਾਹਿਗੁਰੂ ਦੇ ਦਰਸ਼ਨ ਵਾਹਿਗੁਰੂ ਸਾਖਿਆਤ ਹੈ ਸਭ ਕੁਛ ਹੀ ਮਿਲ ਗਿਆ ਹੈ ਹੋ ਵਾਰੀ ਵੰਨਿਆ ਖੰਨਿਆ ਵੰਨਿਆ ਇਸ ਕਰਕੇ ਹੇ ਪਰਮੇਸ਼ਰ ਮੈਂ ਵਾਰਨੇ ਜਾਂਦਾ ਹਾਂ ਮੈਂ ਆਪ ਜੀ ਤੋਂ ਖੰਨਿਆ ਕੀ ਟੋਟੇ ਟੋਟੇ ਹੋ ਜਾਂਦਾ ਹਾਂ ਤੋ ਸਾਹਿਬ ਕੇ ਨਾਵੇ ਸਾਹਿਬ ਤੇਰੇ ਨਾਮ ਦੇ ਉਪਰੋਂ ਰਹਾਉ ਸਾਹਿਬ ਸਫਲਿਓ ਰੁਖੜਾ ਜਿਹੜਾ ਮਾਲਕ ਵਾਹਿਗੁਰੂ ਉਹ ਸਫਲ ਦਰਖਤ ਹੈ ਅੰਮ੍ਰਿਤ ਜਾ ਕਾ ਨਾਉ ਇਹਦਾ ਜਿਹੜਾ ਨਾਮ ਅੰਮ੍ਰਿਤ ਹੈ ਇਹ ਬਹੁਤ ਚੰਗਾ ਵਧੀਆ ਫਲ ਹੈ ਜਿਨ ਪੀਆ ਸੇ ਤ੍ਰਿਪਤ ਭਏ ਜਿਨ੍ਹਾਂ ਨੇ ਨਾਮ ਅੰਮ੍ਰਿਤ ਛਕਿਆ ਹੈ ਉਹ ਤ੍ਰਿਪਤ ਹੋ ਗਏ ਦੁਨੀਆਂ ਦੇ ਪਦਾਰਥਾਂ ਵੱਲੋਂ ਹੋ ਤਿੰਨ ਬਲਹਾਰੇ ਜਾਓ ਉਹਨਾਂ ਛਕਣ ਵਾਲਿਆਂ ਤੋਂ ਸਦਕੇ ਬਲਹਾਰੇ ਜਾਂਦਾ ਮੈਂ ਕੀ ਨਦਰ ਨਾ ਆਵਹੀ ਮੈਨੂੰ ਵਾਹਿਗੁਰੂ ਨਿਗਾਹ ਵਿੱਚ ਕਿਉਂ ਨਹੀਂ ਆਉਂਦਾ ਹੈ ਵਸ ਹੈ ਹੰਭੀਆਂ ਨਾਲ ਕਿ ਹੋ ਵਾਹਿਗੁਰੂ ਜਿਹੜੀਆਂ ਹੋਰ ਸਾਧੂ ਰੂਪੀ ਸਖੀਆਂ ਉਹਨਾਂ ਦੇ ਨਾਲ ਵਸ ਰਿਹਾ ਹੈ ਤਿਖਾ ਤਿਹਾਇਆ ਕਿਉਲ ਹੈ ਇਸੇ ਤਰ੍ਹਾਂ ਜਿਹੜਾ ਤੇ ਨਾਲ ਤਿਹਾਇਆ ਹੋਇਆ ਉਹ ਕਿਵੇਂ ਸ਼ਾਂਤੀ ਲੈ ਸਕਦਾ ਹੈ ਜਾ ਸਰ ਭੀਤਰ ਪਾਲ ਇਹ ਕਹਿੰਦੇ ਸਰੋਵਰ ਦੇ ਪਿਛਕਾਰ ਉਹ ਪਾਲ ਦੇ ਕਿਨਾਰੇ ਤੇ ਬੈਠਾ ਵੇ ਜੇ ਉਹ ਨੇੜੇ ਹੋ ਕੇ ਪਾਣੀ ਨਾ ਪਵੇ ਕਿਵੇਂ ਤਿਹਾਇਆ ਕਹਿੰਦੇ ਉਹ ਤੇ ਨੂੰ ਦੂਰ ਕਰ ਸਕਦਾ ਹੈ ਜੇ ਆਲਸੀ ਦਲਿਦਰੀ ਜਾਂ ਇਸੇ ਸਰੀਰ ਦੇ ਵਿਚਕਾਰ ਪਾਲ ਕੰਧ ਹੋਵੇ ਰੁਕਾਵਟ ਹੋਵੇ ਫਿਰ ਤੇ ਨਾਲ ਤਿਹਾਇਆ ਕਿਵੇਂ ਤ੍ਰਿਪਤੀ ਲੈ ਸਕਦਾ ਹੈ ਨਾਨਕ ਤੇਰਾ ਬਾਣੀਆ ਇਸ ਕਰਕੇ ਹੇ ਪਰਮੇਸ਼ਰ ਤੇਰਾ ਨਾਮ ਦਾ ਬਣਜ ਪਾਰ ਕਰਨ ਵਾਲਾ ਹੋਣ ਕਰਕੇ ਮੈਂ ਬਾਣੀਆਂ ਵਾਂ ਜਾਂ ਤੇਰੀ ਬਾਣੀ ਚਾਰਨ ਵਾਲਾ ਹਾਂ ਮੈਂ ਤੂੰ ਸਾਹਿਬ ਮੈਂ ਰਾਸ ਤੂੰ ਮੇਰਾ ਮਾਲਕ ਹੈ ਮੇਰੀ ਤੂੰ ਹੀ ਮਾਰਾ ਪੂੰਜੀ ਹੈ ਮੇਰੀ ਨਾਮ ਹੀ ਪੂੰਜੀ ਹੈ ਮਨ ਤੇ ਧੋਖਾ ਤਾਲ ਹੈ ਮਨ ਵਿੱਚੋਂ ਜਿਹੜਾ ਧੋਖਾ ਸੰਸਾਰ ਤਾਂ ਹੀ ਲੈ ਸਕਦਾ ਦੂਰ ਹੋ ਸਕਦਾ ਹੈ ਜਾ ਸਿਫਤ ਕਰੀ ਅਰਦਾਸ ਮਹਾਰਾਜ ਆਪ ਜੀ ਸਿਫਤ ਕੀਤੀ ਜਾਏ ਤੇ ਨਾਲ ਹੀ ਸਰਦੇ ਆਪ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਜਾਵੇ ਦੋਹਰਾ ਅਗਰਜ ਸ੍ਰੀ ਨਾਨਕ ਤਬੈ। ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਉਸ ਵੇਲੇ ਧਰ ਕਰ ਮਧੁਰ ਆਹਾਰ ਮਿੱਠੇ ਮਿੱਠੇ ਜਿਹੜੇ ਭੋਜਨ ਹੈ ਮਹਾਰਾਜ ਨੇ ਮਾਤਾ ਜੀ ਨੇ ਮਹਾਰਾਜ ਦੇ ਅੱਗੇ ਰੱਖੇ ਹਨ। ਖਾਹੋ ਤਾਤ ਮਾਤਾ ਕਹੇ। ਉਸ ਵੇਲੇ ਮਾਤਾ ਨੇ ਕਿਹਾ ਹੇ ਸੁਪੁੱਤਰ ਮਿੱਠੇ ਵਧੀਆ ਭੋਜਨ ਮੈਂ ਲਿਆਂਦੇ ਆ ਸ਼ਕਲ ਹੋਰ ਅੱਜ ਕੇ ਹੋਏ ਮੁਝ ਹਰਖ ਅਪਾਰ ਤੁਸੀਂ ਆ ਖੁਸ਼ ਭੋਜਨ ਛਕੋਗੇ ਮੈਨੂੰ ਬਹੁਤ ਖੁਸ਼ੀ ਆਨੰਦ ਹੋਵੇਗੀ। ਚੌਪਈ ਸੁਣ ਸ੍ਰੀ ਨਾਨਕ ਬਚਨ ਉਚਾਰੇ। ਮਹਾਰਾਜ ਨੇ ਮਾਤਾ ਤੋਂ ਸੁਣ ਕੇ ਬਚਨ ਕਹੇ ਨਿਤ ਤ੍ਰਿਪਤਿਓ ਨਹਿ ਭੂਖ ਹਮਾਰੇ। ਮਾਤਾ ਜੀ ਮੈਂ ਤਾਂ ਹਮੇਸ਼ਾ ਤ੍ਰਿਪਤ ਹੋਇਆ ਰਹਿਣਾ ਮੈਨੂੰ ਤਾਂ ਕਿਤੇ ਭੁੱਖ ਹੀ ਨਹੀਂ ਲੱਗਦੀ। ਇੱਕ ਵਾਰ ਅਸ ਭੋਜਨ ਕੀਨਾ। ਮਾਤਾ ਇੱਕ ਵਾਰੀ ਐਸਾ ਭੋਜਨ ਰੱਜ ਕੇ ਛਕਣਾ ਕੀਤਾ ਬਹੁਰ ਨਸ਼ੁਦਾ ਦੇਹ ਮਹਿ ਚੀਨਾ। ਇਹ ਤਾਂ ਕਹਿੰਦੇ ਸਰੀਰ ਦੇ ਵਿੱਚ ਭੁੱਖ ਦੇਖੀ ਦੀ ਨੀ ਭੁੱਖ ਲੱਗਦੀ ਨਹੀਂ। ਤਬ ਕਾਲੂ ਨੇ ਬਚਨ ਉਚਾਰੇ। ਉਸ ਵੇਲੇ ਉਹ ਸੁਣ ਕੇ ਤਦੋਂ ਪਿਤਾ ਕਾਲੂ ਜੀ ਨੇ ਬਚਨ ਕਹੇ ਕਿਆ ਖਾਇਓ ਨਹਿ ਭੂਖ ਤੁਮਾਰੇ। ਇਸ ਪੁੱਤਰ ਤੁਸੀਂ ਕੀ ਇਹੋ ਜਿਹਾ ਭੋਜਨ ਖਾਧਾ ਜਿਸ ਕਰਕੇ ਤੁਹਾਨੂੰ ਭੁੱਖ ਹੀ ਨੀ ਲੱਗਦੀ। ਕੋ ਭੋਜਨ ਕਰ ਤ੍ਰਿਪਤੀ ਤੁਮੈ। ਭੋਜਨ ਖਾ ਕੇ ਤੁਹਾਨੂੰ ਕਹਿੰਦੇ ਤ੍ਰਿਪਤੀ ਹੋ ਗਈ ਅਸੀਂ ਤਾਂ ਤਿੰਨ ਟਾਈਮ ਛਕਦੇ ਹਾਂ ਫੇਰ ਵੀ ਨੀ ਭੁੱਖ ਖੜਾ ਛੱਡਦੀ। ਸਰਬ ਸੁਨਾਵਹ ਸੋ ਕਹੋ ਹਮੈ। ਕਹਿੰਦੇ ਉਹ ਜਿਹਦੇ ਨਾਲ ਖਾ ਕੇ ਤੁਹਾਡੀ ਪੱਕੀ ਭੁੱਖ ਹੋ ਗਈ ਨੂਰ ਹੋ ਗਈ ਉਹ ਮੈਨੂੰ ਵੀ ਸੁਣਾਓ ਵੀ ਆਹ ਅਸੀਂ ਛਕਿਆ ਪਦਾਰਥ ਜਿਸ ਕਰਕੇ ਭੁੱਖ ਨਹੀਂ ਲੱਗਦੀ। ਹਮ ਆਹਾਰ ਆਨਿਓ ਨਹਿ ਖਾਏ। ਦੇਖੋ ਤੁਹਾਡੀ ਮਾਤਾ ਨੇ ਇਸ ਤਰ੍ਹਾਂ ਕਹਿੰਦੇ ਘਰੋਂ ਬਣਾ ਕੇ ਭੋਜਨ ਲਿਆਂਦਾ ਤੇ ਤੁਸੀਂ ਕਹਿੰਦੇ ਉਹ ਛਕਦੇ ਨਹੀਂ। ਪੁੱਛਰ ਸੁਨਾਵਹ ਰਹਿ ਤ੍ਰਿਪਤਾਏ। ਇਉਂ ਕਹਿਣ ਲੱਗ ਕਹਿੰਦੇ ਉਚਾਰ ਕੇ ਸੁਣਾਉਂਦੇ ਵੀ ਅਸੀਂ ਤਾਂ ਹਮੇਸ਼ਾ ਰੱਜੇ ਹੀ ਰਹਿੰਦੇ ਸਾਨੂੰ ਭੁੱਖ ਹੀ ਨਹੀਂ ਲੱਗਦੀ। ਕੋ ਵਿਪਰੀਤ ਹਿਰਦੇ ਮਹਿਠਾਨੀ। ਇਸ ਪੁੱਤਰ ਕਿਹੜੀ ਉਲਟੀ ਰੀਤੀ ਤੁਸੀਂ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੈ। ਸੁਣ ਸ੍ਰੀ ਨਾਨਕ ਬੋਲੇ ਬਾਣੀ। ਪਿਤਾ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਮੁਖੋਂ ਫਿਰ ਬਾਣੀ ਵੀ ਸ਼ਬਦ ਬੋਲੇ। ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੇ ਹੈ। ਮਹਾਰਾਜ ਕਹਿਣ ਲੱਗੇ ਪਿਤਾ ਜੀ ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣ ਕੀਤਾ ਹੈ ਨਿਰਣੇ ਕਰਕੇ ਭਰੋਸਾ ਕੀਤਾ ਨਾ ਨਾਮ ਤੇ ਇਹ ਸਭ ਤਰ੍ਹਾਂ ਦੇ ਮਿੱਠੇ ਰਸ ਮਿੱਠੇ ਜਿਹੜੇ ਰਸ ਵਾਲੇ ਛਕੇ ਛਕਾਏ ਹਨ ਸੁਣਿਆ ਸਾ ਲੋਣੇ। ਇਸੇ ਤਰ੍ਹਾਂ ਗੁਰੂ ਦੁਆਰਾ ਜਦੋਂ ਛੇ ਖਟਚਿੰਨਾ ਦੁਆਰਾ ਸਰਵਣ ਕੀਤਾ ਹੈ ਇਹ ਕਹਿੰਦੇ ਸਲੂਣੇ ਭੋਜਨ ਛਕਣਾ ਕੀਤੇ ਲੂਣ ਸਹਿਤ ਖੱਟ ਤੁਰਸੀ ਮੁਖ ਬੋਲਣਾ। ਜਿਹੜਾ ਮੁਖੋਂ ਕਹਿੰਦੇ ਨਾਮ ਦਾ ਬੋਲਣਾ ਕੀਤਾ ਇਹ ਖੱਟ ਤੁਰਸੀ ਇਹ ਖੱਟੇ ਮਿੱਠੇ ਹਨ ਭੋਜਨ ਮਾਰਨ ਨਾਦ ਕੀਏ। ਜਿਹੜਾ ਇਸੇ ਤਰ੍ਹਾਂ ਗੁਰੂ ਦਾ ਜਿਹੜਾ ਸ਼ਬਦ ਹੈ ਉਹਨੂੰ ਨਾਦ ਉਚਾਰਨ ਕੀਤਾ ਨਾਲ ਸ਼ਬਦ ਨੂੰ ਉਚਾਰਨ ਕੀਤਾ ਇਹ ਮਾਰਨ ਕੀ ਮਸਾਲਿਆਂ ਵਾਲੇ ਕਰਾਰੇ ਛਕਣਾ ਕੀਤੇ। ਛੱਤੀ ਹੀ ਅੰਮ੍ਰਿਤ ਭਾਓ ਏਕ। ਜਿਹੜਾ ਇੱਕ ਪਰਮੇਸ਼ਰ ਦੇ ਨਾਲ ਪ੍ਰੇਮ ਲੱਗ ਰਿਹਾ ਇਹ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਹੈ ਭਾਵ ਬੇਅੰਤੀ ਭੋਜਨ ਹੈ। ਜਿਹੜਾ ਇੱਕ ਪ੍ਰੇਮ ਦੇ ਇੱਕ ਨਾਮ ਇੱਕ ਪਰਮੇਸ਼ਰ ਦੇ ਨਾਲ ਨਾਲ ਭਾਉ ਕੀ ਪ੍ਰੇਮ ਕੀਤਾ ਹੈ। ਜਾ ਕਉ ਨਦਰ ਕਰੇ। ਪਿਤਾ ਜੀ ਮਿਲਦੇ ਉਹਨੂੰ ਇਹ ਪਦਾਰਥ ਛਕਣ ਲਈ ਜਿਹਨਾਂ ਤੇ ਵਾਹਿਗੁਰੂ ਮਿਹਰ ਦੀ ਨਿਗਾਹ ਕਰਦਾ ਗੁਰੂ ਦੁਆਰਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ ਦਰਗਾਹ। ਇਸ ਤੋਂ ਬਗੈਰ ਜਿਹੜਾ ਹੋਰ ਬਾਹਰਲੇ ਪਦਾਰਥਾਂ ਦਾ ਖਾਣਾ ਹੈ ਤੇ ਖਾ ਕੇ ਖੁਸ਼ੀ ਕਰਨੀ ਹੈ ਉਹ ਤਾਂ ਖੁਆਰ ਕਰਨ ਵਾਲੀ ਹੁੰਦੀ ਹੈ। ਜਿਤ ਖਾਧਾ ਤਨ ਪੀੜੀ ਹੈ। ਬਾਹਰਲੇ ਪਦਾਰਥਾਂ ਨੂੰ ਰੱਜ ਕੇ ਖਾਣ ਨਾਲ ਸਰੀਰ ਕਹਿੰਦੇ ਪੀੜਿਆ ਜਾਂਦਾ ਹੈ ਦੁਖੀ ਹੁੰਦਾ ਨਪੀੜਿਆ ਜਾਂਦਾ ਹੈ। ਮਨ ਮਹਿ ਚੱਲ ਹੈ ਵਿਕਾਰ। ਮਨ ਦੇ ਵਿੱਚ ਜਿਹੜੇ ਮਾੜੇ ਵਿਕਾਰ ਹੈ ਉਹ ਚੱਲ ਪੈਂਦੇ ਹੰਕਾਰ ਰੂਪੀ ਵਿਕਾਰ ਚੱਲਦਾ ਹੰਕਾਰੀ ਹੋ ਜਾਂਦਾ ਹੈ। ਰਹਾਉ ਚੌਪਈ ਅਸ ਕਹਿ ਸ੍ਰੀ ਗੁਰ ਤੂਸ਼ਨ ਠਾਨੀ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਸ਼ਬਦ ਉਚਾਰਨ ਕਰਕੇ ਜਦੋਂ ਚੁੱਪ ਕਰ ਲਈ ਹੈ ਪੁਨ ਤ੍ਰਿਪਤਾ ਪਿਖ ਬੋਲੀ ਬਾਨੀ। ਇਹ ਤ੍ਰਿਪਤਾ ਜੀ ਨੇ ਵੇਖਿਆ ਵੀ ਭੋਜਨ ਤਾਂ ਛਕਦੇ ਨਹੀਂ ਉਹ ਬਚਨ ਬੋਲੇ। ਲਏ ਹਾਂ। ਬੇਖ ਫਕੀਰੀ ਅਬ ਸੁੱਤ ਤਜੀਏ। ਇਸ ਪੁੱਤਰ ਜਦੋਂ ਜੇ ਤੁਸੀਂ ਭੋਜਨ ਨਹੀਂ ਨਾ ਖਾਣਾ ਤੇ ਆ ਜਿਹੜਾ ਫਕੀਰਾਂ ਵਾਲਾ ਭੇਖ ਜਾ ਧਾਰਿਆ ਇਹਨੂੰ ਹੁਣ ਲਾ ਦਈਏ ਛੱਡ ਦਈਏ। ਨੀਕੇ ਬਸਤਰ ਪਹਿਰ ਤਨ ਸਜੀਏ। ਆ ਚੰਗੇ ਬਸਤਰ ਲੈ ਕੇ ਆਈ ਆ ਇਹ ਕਹਿੰਦੇ ਐ ਸਰੀਰ ਤੇ ਪਹਿਨ ਕੇ ਸਜ ਵੱਜ ਜਾਈਏ। ਨਾਹੀ ਸੋਹਤ ਇਹ ਤੁਜ ਤਾਈ। ਆ ਜਿਹੜੇ ਖਾਏ ਜੇ ਕੱਪੜੇ ਪਹਿਨੇ ਐ ਇਹ ਪੁੱਤਰ ਤੈਨੂੰ ਸੋਹਦੇ ਨੀ ਸਜਦੇ ਨਹੀਂ। ਮਾਨਹ ਕਹਿਓ ਮਾਤ ਬਲ ਜਾਈ। ਹਾਂ ਮਾਤਾ ਸਦਕੇ ਜਾਂਦੀ ਹੈ ਮਾਂ ਦਾ ਕਿਹਾ ਬਚਨ ਮੰਨ ਲਓ ਸੋਹਣੇ ਕੱਪੜੇ ਪਾ ਲਓ ਆ ਲਾ ਦਿਓ। ਸੰਤ ਸੁਭਾਏ ਤੁਮਾਰ ਸਦੀਵਾ। ਇਸ ਪੁੱਤਰ ਹਮੇਸ਼ਾ ਤੁਹਾਡਾ ਸਾਧੂਆਂ ਸੰਤਾਂ ਵਾਲਾ ਸੁਭਾਅ ਹੈ। ਜਨ ਵਡਿਆਈ ਕੇ ਭਲ ਸੀਵਾ। ਜਿਹੜੀ ਵਡਿਆਈ ਉਹਦੀ ਤਾਂ ਚੰਗੀ ਤਰ੍ਹਾਂ ਤੁਸੀਂ ਹੱਦ ਹੈ ਤੁਹਾਡੇ ਤੋਂ ਅੱਗੇ ਕੋਈ ਹੋਰ ਵੱਡੀ ਵਡਿਆਈ ਨਹੀਂ ਹੋ ਸਕਦੀ। ਗੁਰੂ ਕਹੇ ਨੀਕੇ ਪੱਟ ਧਾਰੇ। ਗੁਰੂ ਮਹਾਰਾਜ ਕਹਿਣ ਲੱਗੇ ਮਾਤਾ ਅਸੀਂ ਤਾਂ ਬਹੁਤ ਚੰਗੇ ਚੰਗੇ ਵਸਤਰ ਪਹਿਨੇ ਹੀ ਹੋਏ। ਜਾਏ ਨਾ ਕਬਹੂ ਰਹੇ ਸੰਗਾਰੇ। ਉਹ ਕੱਪੜੇ ਕਹਿੰਦੇ ਨਾਲ ਹੀ ਰਹਿੰਦੇ ਉਹ ਜਾਂਦੇ ਨੀ ਪਾਸੇ ਨੀ ਹੁੰਦੇ ਲੈਂਦੇ ਨਹੀਂ ਹਨ। ਹੋਏ ਨਾ ਪੁਰਾਤਨ ਸਦਾ ਨਵੀਨੇ। ਉਹ ਜਿਹੜੇ ਵਸਤਰ ਪਹਿਨੇ ਉਹ ਹਮੇਸ਼ਾ ਨਵੇਂ ਰਹਿੰਦੇ ਉਹ ਪੁਰਾਣੇ ਪਾਟਦੇ ਨਹੀਂ। ਅਪਰ ਨ ਪਹਿਰਨ ਕੋ ਮਨ ਕੀਨੇ। ਉਹਨਾਂ ਵਸਤਰਾਂ ਨੂੰ ਪਹਿਨਣ ਕਰਕੇ ਹੋਰ ਵਸਤਰ ਪਹਿਨਣ ਵਾਸਤੇ ਮਨ ਚਾਹੁੰਦਾ ਹੀ ਨਹੀਂ। ਕਾਲੂ ਕਹੇ ਕਹਾਂ ਤਨ ਧਾਰੇ। ਕਾਲੂ ਜੀ ਕਹਿਣ ਲੱਗੇ ਕਿੱਥੇ ਉਹ ਸਰੀਰ ਤੇ ਤੁਸੀਂ ਧਾਰੇ ਹੋ ਪਹਿਨੇ ਹੋਏ ਪਾਏ ਹੋਏ ਹੈ। ਹਮ ਨੈ ਤੋ ਕਬ ਨਹੀਂ ਨਿਹਾਰੇ। ਅਸੀਂ ਤਾਂ ਜਦੋਂ ਆਉਂਦੇ ਹਾਂ ਕਦੇ ਦੇਖੇ ਨੀ ਉਹ ਤੁਹਾਡੇ ਕੱਪੜੇ ਪਾਏ ਨਾ ਹੁਣ ਦੇਖੇ ਜਾਂਦੇ। ਜੇ ਪਹਿਰੋ ਤੋ ਉੱਪਰ ਹੋਏ। ਜੇ ਤੁਹਾਡੇ ਉਹ ਕੱਪੜੇ ਪਹਿਨੇ ਹੋਣ ਤਾਂ ਫਿਰ ਸਰੀਰ ਦੇ ਉੱਪਰ ਹੀ ਪਹਿਨੇ ਹੋਏ ਚਾਹੀਦੇ ਆ। ਜਿਨ ਹੈ ਬਲੋਕ ਲੇ ਸਭ ਕੋਏ। ਇਹਨਾਂ ਨੂੰ ਮੈਂ ਵੀ ਵੇਖ ਲੈਂਦਾ ਮਾਂ ਵੀ ਵੇਖ ਲੈਂਦੇ ਆ ਬਾਕੀ ਸਾਰੇ ਆਏ ਵੇਖ ਲੈਂਦੇ। ਗਿਰਾ ਪਿਤਾ ਕੀ ਸੁਣ ਗੁਣ ਐਨਾ। ਗੁਣਾਂ ਦੇ ਘਰ ਸਤਿਗੁਰੂ ਜੀ ਨੇ ਉਸ ਵੇਲੇ ਉਹ ਬਚਨ ਸੁਣ ਕੇ ਪਿਤਾ ਦੇ ਸਮਝਾਵਨ ਹਿਤ ਉਚਰੇ ਬੈਨਾ। ਕਿਹੜੇ ਅਸੀਂ ਕੱਪੜੇ ਪਹਿਨੇ ਹੋਏ ਹੈ ਤੇ ਉਹ ਸਮਝਾਉਣ ਵਾਸਤੇ ਬਚਨ ਬੋਲੇ। ਪਹਿਰਨ ਕੀ ਸਭ ਰੀਤ ਬਤਾਈ। ਜਿਹੜੇ ਅੰਤਰੀਰੂ ਕੱਪੜੇ ਉਹਨਾਂ ਦੇ ਪਹਿਨਣ ਦੀ ਮਰਜ਼ਾਦਾ ਦੱਸੀ ਹੈ। ਜੇ ਕਰ ਮਨ ਜੋ ਪਰਮ ਗਤ ਰਾਈ। ਜਿਹੜੇ ਕੋਈ ਮਨੁੱਖ ਇਹੋ ਜਿਹੇ ਅੰਤਰੀ ਵਸਤਰ ਪਹਿਨਦੇ ਉਹ ਪਰਮ ਗਤੀ ਨੂੰ ਪ੍ਰਾਪਤ ਕਰਦੇ ਕੇਵਲ ਮੁਕਤੀ ਪਾਈ ਪ੍ਰਾਪਤ ਕਰ ਲੈਂਦੇ ਹਨ। ਰੱਤਾ ਪਹਿਨਣ ਮਨ ਰੱਤਾ। ਇਹ ਪਿਤਾ ਜਿਹੜਾ ਪਰਮੇਸ਼ਰ ਦੇ ਨਾਮ ਵਿੱਚ ਮਨ ਰੱਤਾ ਤਦਾਕਾਰ ਹੋਇਆ ਰੱਤਾ ਪਹਿਨਣ ਲਾਲ ਰੰਗ ਦਾ ਵਸਤਰ ਪਹਿਨਣਾ ਕੀਤਾ ਹੈ। ਸੁਪੇਦੀ ਸਤ ਦਾਨ। ਇਸੇ ਤਰ੍ਹਾਂ ਜਿਹੜਾ ਸਤ ਸਰੂਪ ਦਾ ਦਾਨ ਕੀਤਾ ਸਤ ਸਰੂਪ ਨੂੰ ਦਾਨ ਜਾਣਨਾ ਪਛਾਣਨਾ ਕੀਤਾ ਅੱਗੇ ਹੋਰ ਨੂੰ ਜਣਾ ਰਹੇ ਹੈ। ਇਹ ਚਿੱਟੇ ਰੰਗ ਦੀ ਪੁਸ਼ਾਕ ਪਾਈ ਹੈ। ਨੀਲੀ ਸਿਆਹੀ ਕਦਾ ਕਰਨੀ। ਇਸੇ ਤਰ੍ਹਾਂ ਜਿਹੜੀ ਪਾਪਾਂ ਦੀ ਸਿਆਹੀ ਕਾਲਖ ਕੱਟਣਾ ਕੀਤੀ ਹੈ ਜਾਂ ਅਵਿਦਿਆ ਰੂਪ ਜਿਹੜੀ ਸਿਆਹੀ ਹੈ ਕਾਲਖ ਕੱਟਣਾ ਕੀਤੀ ਹੈ ਇਹ ਨੀਲੇ ਰੰਗ ਦੀ ਪੁਸ਼ਾਕ ਪਹਿਨੀ ਹੈ। ਪਹਿਰਨ ਪਹਿਰ ਧਿਆਨ। ਜਿਹੜਾ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਕੀਤਾ ਵਧੀਆ ਚੋਲਾ ਪਹਿਨਣਾ ਕੀਤਾ ਹੈ। ਕਮਰ ਬੰਦ ਸੰਤੋਖ ਕਾ। ਆ ਜਿਹੜਾ ਸੰਤੋਖ ਹੈ ਉਸੇ ਦਾ ਪਿਤਾ ਜੀ ਕਮਰ ਕਸਾ ਲਾਇਆ ਹੈ। ਧਨ ਜੋਬਨ ਤੇਰਾ ਨਾਮ। ਤੇ ਜਿਹੜੀ ਜਾਨੀ ਹੈ ਇਹ ਪਰਮੇਸ਼ਰ ਤੇਰਾ ਨਾਮ ਹੀ ਹੈ। ਬਾਬਾ ਹੋਰ ਪਹਿਨਣ ਖੁਸ਼ੀ ਖੁਆ। ਇਹ ਬਾਬਾ ਬਜ਼ੁਰਗਾ ਪਿਤਾ ਇਸ ਤੋਂ ਬਗੈਰ ਜਿਹੜਾ ਹੋਰ ਵਸਤਰਾਂ ਦਾ ਪਹਿਨਣਾ ਤੇ ਖੁਸ਼ੀ ਕਰਨੀ ਹੈ ਉਹ ਤਾਂ ਖੁਆਰ ਕਰਨ ਵਾਲੀ ਇਹ ਮਨੁੱਖ ਨੂੰ। ਜਿਤ ਪੈਦਾ ਤਨ ਪੀੜੀ ਹੈ। ਜਿਤ ਬਾਹਰਲੇ ਵਸਤਰਾਂ ਦੇ ਪਹਿਨਣੇ ਕਰਕੇ ਸਰੀਰ ਕਹਿੰਦੇ ਪੀੜਿਆ ਜਾਂਦਾ ਦੁਖੀ ਕੀਤਾ ਹੁੰਦਾ ਹੈ। ਮਨ ਮਹਿ ਚੱਲ ਹੈ ਵਿਕਾਰ। ਮਨ ਦੇ ਵਿੱਚ ਵੀ ਕਹਿੰਦੇ ਇਸ ਤਰ੍ਹਾਂ ਮੰਦ ਵਿਕਾਰ ਚੱਲ ਪੈਂਦੇ ਹੰਕਾਰ ਰੂਪੀ ਜਿਹੜਾ ਵਿਕਾਰ ਆ ਚੱਲਿਆ ਹੁੰਦਾ ਹੰਕਾਰ ਆ ਜਾਂਦਾ ਵੀ ਮੈਂ ਬਹੁਤ ਵਧੀਆ ਕੱਪੜੇ ਪਾਏ ਸਜਿਆ ਵਜਿਆ ਹਾਂ। ਇਸ ਤਰ੍ਹਾਂ ਜਿਵੇਂ ਭਗਤ ਰਵਿਦਾਸ ਜੀ ਦਾ ਜੀਵਨ ਵਿੱਚ ਇੱਕ ਸਾਖੀ ਜੀ ਆਉਂਦੀ ਹੈ ਗੁਆਂਢ ਗੁਆਂਢ ਦੇ ਸ਼ਰਧਾਲੂ ਉਹਨਾਂ ਦੇ ਕਿਸੇ ਬੱਚੇ ਦਾ ਵਿਵਾਹ ਸੀ ਅਤੇ ਭਗਤ ਜੀ ਨੂੰ ਕਹਿਣ ਲੱਗੇ ਮਹਾਰਾਜ ਬਰਾਤ ਵੀ ਤੁਸੀਂ ਵੀ ਨਾਲ ਜਾਣਾ ਚੜ੍ਹਨਾ ਤੁਹਾਡੇ ਵਾਸਤੇ ਮਾਰਾ ਪਹਿਨਣ ਵਾਸਤੇ ਅਸੀਂ ਨਵੇਂ ਵਸਤਰ ਸਵਾ ਕੇ ਰੱਖੇ ਹੈ, ਅਤੇ ਆ ਜਿਹੜੇ ਗਲ ਵਿੱਚ ਕੈਂਠਾ ਕੁੰਠਾ ਜਿਹਾ ਇਹ ਵੀ ਤੁਹਾਡੇ ਪਾਸ ਗਲ ਵਿੱਚ ਪਾਉਣ ਵਾਸਤੇ ਰੱਖਿਆ, ਔਰ ਸਾਰਾ ਕੁਝ ਉਹ ਜਿਵੇਂ ਬਰਾਤੀ ਹੁੰਦਾ ਸਜਦਾ ਵਜਦਾ ਚੰਗੇ ਤਿਲੇਦਾਰ ਜੁੱਤੀ ਜੀ। ਅਤੇ ਕਹਿੰਦੇ ਮਹਾਰਾਜ ਤੁਸੀਂ ਸਜ ਕੇ ਭਗਤ ਜੀ ਅਤੇ ਆ ਘੋੜੀ ਲਿਆਂਦੀ ਹੈ, ਇਹਦੇ ਚੜਕੇ ਅਤੇ ਸਾਡੇ ਨਾਲ ਚਲੋ ਬਰਾਤ ਵਿੱਚ। ਜਦੋਂ ਬਹੁਤ ਕਹੀ ਗਏ ਭਗਤ ਜੀ ਨੇ ਫਿਰ ਉਹ ਪ੍ਰੇਮੀਆਂ ਦਾ ਕਹਿਣਾ ਮੰਨ ਕੇ ਸਾਰੇ ਉਹ ਕੱਪੜੇ ਜੇ ਪਹਿਨ ਲਏ, ਥੱਲੇਦਾਰ ਜੁੱਤੀ ਜੀ ਕੱਢਵੀਂ ਜੀ ਪਾ ਲਈ, ਅਤੇ ਫਿਰ ਜਦੋਂ ਘੋੜੀ 'ਤੇ ਪਲਾਕੀ ਜੀ ਮਾਰ ਕੇ ਬੈਠੇ, ਹੁਣ ਕੱਪੜੇ ਨਵੇਂ ਸੀ, ਚਮਕਦੇ ਦਮਕਦੇ ਸੀ, ਉਹ ਕਿਤੇ ਦੋ ਚਾਰ ਵਾਰੀ ਇੱਧਰ ਉੱਧਰ ਨੂੰ ਐਂ ਝਾਕ ਜੇ ਜੇ ਪਏ ਵੀ ਸੋਹਣੇ ਲੱਗਦੇ ਆ, ਸਜ ਗਏ ਹੈ। ਮਨ ਵਿੱਚ ਉਸੇ ਵੇਲੇ ਖਿਆਲ ਆ ਗਿਆ ਵੀ ਇਹ ਤਾਂ ਜਿੱਧਰ ਮਨ ਨੂੰ ਲੱਗਣਾ ਚਾਹੀਦਾ ਸੀ ਉੱਧਰ ਛੱਡ ਕੇ ਹੋਰ ਪਾਸੇ ਲੱਗ ਗਿਆ, ਅਤੇ ਉਹਨੇ ਛਾਲ ਜੀ ਮਾਰ ਕੇ ਹੇਠਾਂ ਉਤਰਿਆ ਅਤੇ ਕੱਪੜੇ ਲਾ ਕੇ ਪਰੇ ਮਾਰੇ, ਅਤੇ ਉਸੇ ਵੇਲੇ ਲੱਗ ਗਏ ਦੇਹ ਨੂੰ ਤਾਨੇ ਮਿਹਣੇ ਮਾਰਨ, ਕਾਏ ਗਰਬੈ ਬਾਬਲੀ, ਇਹ ਬੌਲੀਏ ਕੰਬਲੀਏ ਆ ਕੱਪੜੇ ਜੇ ਪਾ ਕੇ ਤੂੰ ਕੀ ਹੰਕਾਰ ਕਰਦੀ ਹੈ ਵੀ ਮੈਂ ਬੜੀ ਬੱਸਾਂ 'ਚ ਦਰਵੀ ਹੈ, ਤੈਨੂੰ ਪਤਾ ਨਹੀਂ ਹੈ ਵੀ ਇਹ ਤਾਂ ਜਿਵੇਂ ਉਹ ਭਾਦੋਂ ਦੇ ਮਹੀਨੇ ਖੁੰਬਾਂ ਦਾ ਰਾਜ ਹੁੰਦਾ, ਖੁੰਬਾਂ ਪੈਦਾ ਹੋ ਜਾਂਦੀਆਂ ਬਾਰਿਸ਼ ਪਈ ਤੋਂ, ਮਾੜੀ ਜਿਹੀ ਧੁੱਪ ਲੱਗੇ ਸਾਰੀਆਂ ਉੱਡ ਜਾਂਦੀਆਂ, ਤੂੰ ਤਾਂ ਉਹਦੇ ਨਾਲ ਵੀ ਉਤਾ ਲਈਆਂ, ਤੇਰੀ ਤਾਂ ਉਹ ਖੁੰਬਲੀ ਤਾਂ ਜੇ ਮਾਰਾ ਮਿਆਦ ਹੁੰਦੀ ਹੈ, ਦੇ ਤੇਰੀ ਤਾਂ ਕੋਈ ਮਨਿਆਦ ਹੀ ਨਹੀਂ ਹੈ, ਮਾੜੀ ਜਿਹੀ ਤਪਸ਼ ਲੱਗੀ ਬਸ ਤੂੰ ਉਹਦੇ ਉਹਦੇ ਉੱਡ ਜਾਏਗੀ, ਤੂੰ ਇਹ ਮਾੜੇ ਜਿਹੇ ਕੱਪੜੇ ਪਾ ਕੇ ਕੀ ਹੰਕਾਰ ਕਰਦੀ ਹੈ। ਉਹ ਕਹਿਣ ਲੱਗੇ ਮਹਾਰਾਜ ਚੱਲੋ ਜੀ, ਉਹ ਕਹਿੰਦੇ ਵੀ ਜਾਣਾ ਨਹੀਂ ਹੈ, ਇਸ ਕਰਕੇ ਇਹਨੇ ਤਾਂ ਮਾੜੇ ਜਿਹੇ ਕੱਪੜੇ ਪਾ ਕੇ ਹੁਣੇ ਇਹ ਹੰਕਾਰ ਬਣ ਗਈ ਤੇ ਇਹ ਛੱਡ ਬੈਠੀ ਆ ਕੜਕਨੀ ਬਣ ਕੇ, ਅਸੀਂ ਨਹੀਂ ਜਾਂਦੇ ਹਾਂ। ਇਸ ਤਰ੍ਹਾਂ ਕਈ ਵਾਰੀ ਜਿਹੜੇ ਬਾਹਰਲੇ ਕੱਪੜੇ ਆ ਇਹ ਵੀ ਮਨੁੱਖ ਨੂੰ ਉਹ ਦਿਨ ਸੁਰਤ ਬਿਰਤੀ ਨੂੰ ਛਾ ਕੇ ਇੱਧਰ ਲਾ ਦਿੰਦੇ, ਜਿਸ ਕਰਕੇ ਰੱਖ ਗਰੀਬੀ ਬੇਸ ਹੀ ਮਹਾਰਾਜ ਨੇ ਉਸੇ ਰੂਪ ਦੇ ਵਿੱਚ ਲਫ਼ਜ਼ ਕਹੇ ਹੈ। ਸੋ ਇਸ ਤਰ੍ਹਾਂ ਜਿਹੜੇ ਕੋਈ ਸਾਦੇ ਲਿਬਾਸ ਵਿੱਚ ਰਹਿੰਦੇ ਆ ਉਹ ਧੰਤਾ ਯੋਗ ਹਨ, ਜਿਵੇਂ ਗੁਰੂ ਮਹਾਰਾਜ ਨੇ ਫਿਰ ਪਿਤਾ ਜੀ ਨੂੰ ਹੋਰ ਬਚਨ ਕਹੇ ਸਨ, ਅਤੇ ਉਹ ਕਿਹਾ ਸੀ ਵੀ ਤੁਸੀਂ ਹੁਣ ਆ ਘੋੜੀ ਲਿਆਂਦੀ ਹੈ ਨਵੀਂ, ਇਹਦੇ 'ਤੇ ਮੈਂ ਵੀ ਚੜ ਕੇ ਆਇਆ, ਤੁਸੀਂ ਵੀ ਇਹਦੇ 'ਤੇ ਚੜ ਕੇ ਚੱਲੋ। ਅਤੇ ਗੁਰੂ ਮਹਾਰਾਜ ਨੇ ਤਰੀਵ ਰੂਪ ਦੇ ਵਿੱਚ ਕਿਹਾ ਸੀ ਵੀ ਸਾਨੂੰ ਇਹ ਘੋੜੀ ਲੋੜ ਨਹੀਂ ਹੈ, ਅਸੀਂ ਤਾਂ ਹਮੇਸ਼ਾ ਘੋੜਾ ਸਵਾਰ ਹੁੰਦੇ ਹਾਂ। ਅਤੇ ਬੜੇ ਕਹਿੰਦੇ ਹੋਰ ਜਿਹੜੀ ਕਾਠੀ ਕੁੱਠੀ ਪਾਈ, ਤਾਰੂ ਪਾਇਆ, ਦਮਚੀ ਪਾਈ ਹੈ, ਹੋਰ ਚੰਗੇ ਧਨਕ ਅਤੇ ਤੀਰ ਆਦਿਕ ਵੀ ਲਏ, ਪੱਥੇ ਵੀ ਲਏ ਹੋਏ ਹੈ, ਅਤੇ ਧਾਵਾ ਵੀ ਕਰਦੇ, ਹੱਲਾ ਵੀ ਬੋਲਦੇ ਹਾਂ, ਨੇਜਾ ਨੂਜਾ ਵੀ ਲਿਆ, ਮੂਹਰੇ ਬਾਜਾ ਵੀ ਵੱਜਦਾ ਹੈ। ਉਹ ਜਿਸ ਤਰ੍ਹਾਂ ਆਪ ਜੀ ਨੇ ਬਚਨ ਕਹੇ ਸੀ ਪਿਤਾ ਦੇ ਤਾਈ ਅੰਤਰੀ ਰੂਪ ਪਰਮਾਰਥ ਦੀ ਵਿਚਾਰ ਦੱਸਦੇ ਹਾਂ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਵਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਹੈ ਜੀ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦਾ ਤਨ ਪੀੜੀ ਹੈ, ਮਨ ਮਹਿ ਚੱਲ ਹੈ ਵਿਕਾਰ ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ